ਵਾਹਿਗੁਰੂ ਸਾਹਿਬ ਜੀਓ ਦੋਹਰਾ ਅਬ ਸ੍ਰੀ ਸਤਿਗੁਰ ਅਮਰ ਕੀ ਕਥਾ ਕਹੋ ਰੁਚ ਠਾਨ। ਸਰੋਤਾ ਸੁਨਹੋ ਪ੍ਰਸੰਨ ਹੋਇ ਦੇਹੁ ਸਿੱਖੀ ਮੁਜ ਦਾਨ। ਅਬ ਸ੍ਰੀ ਸਤਿਗੁਰ ਅਮਰ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਕੱਲ੍ਹ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਜੋ ਕਾਫੀ ਸਮੇਂ ਤੋਂ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਲੜੀਵਾਰ ਕਥਾ ਪ੍ਰਾਰੰਭ ਹੋਈ ਸੀ ਉਸਦੀ ਸੰਪੂਰਨਤਾ ਹੋ ਗਈ ਹੈ। ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾ ਕੇ ਅਤੇ ਆਪ ਜੀ 1609 ਬਿੰਬਿੰਬ ਸੰਮਤ ਨੂੰ ਚੇਤ ਦੇ ਮਹੀਨੇ ਦੀ ਚਾਨਣੇ ਪੱਖ ਦੀ ਚੌਥਿਤ ਨੂੰ ਜੋਤੀ ਜੋਤ ਸੰਭਾ ਗਏ ਸਨ। ਇਸ ਤੋਂ ਬਾਅਦ ਜਿੰਨੇ ਗੁਰੂ ਕੇ ਸਿੱਖ ਸੇਵਕ ਉਹਨਾਂ ਨੇ ਰਲ ਮਿਲ ਕੇ, ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਪਹਿਲਾਂ ਹੀ ਅੰਤਿਮ ਸੰਸਕਾਰ ਸੰਬੰਧੀ ਵਾਕਫੀਅਤ ਦੇ ਦਿੱਤੀ ਸੀ, 900 ਸਾਲ ਸਾਰਿਆਂ ਨੇ ਅੰਤਿਮ ਸੰਸਕਾਰ ਕੀਤਾ। 10ਵੇਂ ਦਿਨ ਬੜਾ ਭਾਰੀ ਗੁਰੂ ਘਰ ਲੰਗਰ ਖੁੱਲ੍ਹਾ ਡੁੱਲਾ ਬਣਾ ਕੇ ਵਰਤਾਇਆ ਜਾ ਕੀਤਾ ਗਿਆ। ਇਸ ਤਰ੍ਹਾਂ 12 ਸਾਲ 6 ਮਹੀਨੇ 9 ਦਿਨ ਤੱਕ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਉੱਪਰ ਵਿਰਾਜਮਾਨ ਹੋ ਕੇ ਬਿਨਤਾਂ ਨੂੰ ਉਤਾਰਿਆ। ਦਰਸ਼ਨਾਂ ਵਿੱਚ ਹੀ ਐਸੀ ਮਹਾਨਤਾ ਸੀ ਜਿਹਦੇ ਉੱਪਰ ਪਹਿਲੇ ਮੇਰ ਦੀ ਨਿਗਾਹ ਪਹਿਲੀ ਪਹਿਲੀ ਵਾਰੀ ਦਰਸ਼ਨ ਕਰ ਲੈਂਦਾ ਉਹਦੇ ਰੋਗ ਸੋਗ ਦੂਰ ਹੋ ਜਾਂਦੇ, ਕੋਹੜ ਆਦਿਕ ਰੋਗ ਵੀ ਖਤਮ ਹੋ ਜਾਂਦੇ ਸਨ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਭੱਟਾਂ ਦੇ, ਵੀ ਜਨਮ ਮਰਨ ਦਾ ਵੀ ਦੁੱਖ ਖਤਮ ਹੁੰਦਾ ਸੀ। ਇਹ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਜਨਮ ਦਾ ਅਤੇ ਮਰਨ ਦਾ ਹੈ। ਮਰਨ ਦਾ ਤਾਂ ਆਤਮ ਪੁਰਾਣ ਤਥਾ ਗਰੁੜ ਪੁਰਾਣ ਵਿੱਚ ਐਸਾ ਲਿਖਿਆ ਹੈ ਵੀ ਜਿਵੇਂ 1000 ਜਾਂ 10,000 ਇਕੱਠਾ ਕਿਸੇ ਦੇ ਬਿੱਛੂ ਡੰਗ ਮਾਰੇ, ਵੀ ਇਦੋਂ ਵੱਧ ਮਨ ਦੇ ਸਮੇਂ ਦਾ ਦੁੱਖ ਹੈ। ਬਿੱਛੂ ਜਿਹੜਾ ਬਹੁਤ ਜ਼ਹਿਰੀਲਾ ਹੁੰਦਾ ਹੈ, ਪਹਾੜਾਂ ਵਿੱਚ ਹੀ ਜ਼ਿਆਦਾ ਰਹਿੰਦਾ ਹੈ, ਜਦੋਂ ਕਿਤੇ ਜ਼ਿਆਦਾ ਇਹ ਜ਼ਹਿਰ ਦੇ ਨਾਲ ਔਖਾ ਹੁੰਦਾ ਹੈ, ਉਦੋਂ ਪੱਥਰ ਦੇ ਵਿੱਚ ਫਿਰ ਡੰਗ ਮਾਰਦਾ ਹੈ, ਪੱਥਰ ਵੀ ਜ਼ਹਿਰ ਬਣ ਜਾਂਦਾ ਹੈ। ਆ ਜਿਹੜਾ ਸੰਖੀਆ ਹੈ ਇਹ ਬਿੱਛੂ ਡੰਗ ਮਾਰ ਕੇ ਇਹ ਬਣਾਉਂਦਾ ਹੈ। ਮਾੜਾ ਜਿਹਾ ਅੰਦਰ ਲੰਘ ਜਾਏ ਤਾਂ ਮਨੁੱਖ ਉਦੋਂ ਹੀ ਬਸ ਸੁਸਰੀ ਵਾਂਗੂ ਸੌਂ ਜਾਂਦਾ ਹੈ। ਸਭ ਤੋਂ ਜ਼ਿਆਦਾ ਜਿਹੜਾ ਸੰਖੀਆ ਜ਼ਹਿਰ ਹੈ ਖਤਰਨਾਕ ਹੈ। ਹੋਰ ਕਈ ਜਿਵੇਂ ਦਾਲ ਚਿਕਨਾ ਹੈ, ਪਲਾਵੇ ਹੈ, ਇਹ ਸਾਧਕ ਵੀ ਇਹ ਜ਼ਹਿਰ ਵਾਲੇ ਫਲ ਨੇ, ਪਰ ਇਹ ਇੰਨਾ ਬਹੁਤਾ ਅਸਰ ਨਹੀਂ ਕਰਦੇ ਨੇ ਜਿੰਨਾ ਇਸ ਸੰਖਿਆ ਛੇਤੀ ਅਸਰ ਕਰਦਾ ਹੈ। ਇਸਦਾ ਕੱਲ ਥਾਣੀ ਲੰਘਿਆ ਨਹੀਂ ਅਤੇ ਬਸ ਮਨੁੱਖ ਖਤਮ ਹੋਇਆ ਨਹੀਂ। ਇਹ ਜਿਹੜਾ ਵਿਸ਼ੂ ਡੰਗ ਮਾਰਨ ਤੋਂ ਸੰਖਿਆ ਬਣਦਾ ਹੈ, ਪੱਥਰ ਵਿੱਚ ਮਾਰਦਾ ਪੱਥਰ ਜ਼ਹਿਰੀਲਾ ਹੋ ਜਾਂਦਾ ਹੈ। ਇਹੋ ਜ਼ਹਿਰੀਲਾ ਬਿੱਛੂ ਇੱਕ ਹੀ ਡੰਗ ਮਾਰੇ ਤਾਂ ਕਿੰਨੀ ਮਨੁੱਖ ਨੂੰ ਖਿਆਈ ਹੋਊਗੀ, ਜੇ 1000 ਜਾਂ 10,000 ਇਕੱਠਾ ਮਾਰੇ ਡੰਗ ਤਾਂ ਫਿਰ ਤੁਸੀਂ ਦੇਖ ਲਓ ਵੀ ਦੁੱਖ ਦਾ ਕੋਈ ਹੱਦ ਬੰਨਾ ਹੈ। ਵੀ ਜਾਣੀ ਮਰਨ ਸਮੇਂ ਅਤਿਅੰਤ ਦੁੱਖ ਹੁੰਦਾ ਹੈ, ਬਹੁਤਾ ਦੁੱਖ ਹੁੰਦਾ ਹੈ। ਵੀ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਦਾ ਫਲ ਇਹ ਹੁੰਦਾ ਵੀ ਜਨਮ ਮਰਨ ਦਾ ਦੁੱਖ ਚਲਿਆ ਜਾਂਦਾ ਹੈ, ਜਨਮ ਦਾ ਦੁੱਖ ਵੀ ਅਥਾਹ ਲਿਖਿਆ ਹੈ। ਜਿਵੇਂ ਉਸ ਨਿਆਰੇ ਕੋਲ ਉਹ ਇੱਕ ਤੰਦੀ ਜਿਹੀ ਹੁੰਦੀ ਹੈ ਜਿਹਦੇ ਵਿੱਚ ਦੀ ਉਹ ਸੋਨੇ ਦੀ ਤਾਰ ਖਿੱਚਦਾ ਹੁੰਦਾ ਹੈ, ਬਹੁਤ ਸੂਖਮ ਜਿਹਾ ਇੱਕ ਸੁਰਾਖ ਹੁੰਦਾ ਹੈ, ਜਿਵੇਂ ਸੂਈ ਦਾ ਨੱਕਾ ਹੁੰਦਾ ਹੈ, ਉਵੇਂ ਕਿਸੇ ਨੂੰ ਖਿੱਚਿਆ ਜਾਵੇ। ਇਸ ਤਰ੍ਹਾਂ ਕਹਿੰਦੇ ਜਨਮ ਦੇ ਸਮੇਂ ਮਨੁੱਖ ਨੂੰ ਅਤਿਅੰਤ ਭਾਰੀ ਦੁੱਖ ਹੁੰਦਾ ਹੈ। ਵੀ ਇਹ ਦੋਵੇਂ ਇਤਿਹਾਸ ਆਪਾਂ ਲੜੀਵਾਰ ਵਿੱਚ ਕੱਲ੍ਹ ਪੜ੍ਹਿਆ ਸੁਣਿਆ ਵਿਚਾਰਿਆ ਅਤੇ ਸਮਾਪਤ ਕੀਤਾ ਹੈ। ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੂੰ 12 ਸਾਲ ਮਹਾਨ ਸੇਵਾ ਕਰਨ ਤੋਂ 12 ਵਰ ਪ੍ਰਾਪਤ ਹੋਏ ਅਤੇ 12 ਸਿਰੋਂ ਕੋ ਹਾਸਲ ਹੋਏ ਸਨ, ਉਹ ਵੀ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਦੇ ਉੱਪਰ ਉੱਤਰ ਉੱਠ ਕੇ 12 ਸਿਰੋਂ ਪੋ ਦਿੱਤੇ ਸੀ ਆਪ ਜੀ ਨੂੰ। ਅਤੇ ਨਾਲ ਹੀ 12 ਵਾਰ ਵੀ ਤੁਸੀਂ ਨਥਾਵਿਆਂ ਦੇ ਥਾਂ ਬਖਸ਼ਣ ਵਾਲੇ ਹੋਵੋਗੇ, ਨਿਓਟਿਆਂ ਨੂੰ ਓਟ ਦੇਣ ਵਾਲੇ ਹੋਵੋਗੇ, ਨਿਤਰਿਆਂ ਦੀ ਤੁਸੀਂ ਧਿਰ ਹੋਵੋਗੇ, ਨਿਆਸਰਿਆਂ ਦੇ ਆਸਰੇ ਹੋਵੋਗੇ, ਨਿਗੱਤੇ ਜਿਨ੍ਹਾਂ ਦੀ ਕੋਈ ਗਤੀ ਨਹੀਂ ਕਰ ਸਕਦਾ, ਕਿਤੇ ਗਤੇ ਗਿਆ ਅਤੇ ਕਿਤੇ ਹੁੰਦੀ, ਉਹਨਾਂ ਦੀ ਤੁਸੀਂ ਕਲਿਆਣ ਗਤ ਕਰ ਦਿਓਗੇ, ਕਲਿਆਣ ਕਰਨ ਵਾਲੇ ਹੋਵੋਗੇ। ਜਿਵੇਂ ਉਹ ਅੱਗੇ ਇਤਿਹਾਸ ਵਿੱਚ ਆਈ ਜਾਣਾ ਵੀ ਇੱਕ ਸਿੱਖ ਨੂੰ ਕੋਈ ਪ੍ਰੇਤ ਪੂਰ ਜਿਹਾ ਲੱਗਾ ਹੋਇਆ ਸੀ, ਸਿਰ ਮਾਰ ਰਿਹਾ ਸੀ, ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ। ਸਿਆਣੇ ਸਿੱਖਾਂ ਨੇ ਮਹਾਰਾਜ ਨੂੰ ਕਿਹਾ, ਕਹਿੰਦੇ ਮਹਾਰਾਜ ਵੀ ਇਹ ਤੁਹਾਡਾ ਸਿੱਖ ਹੋਵੇ ਅਤੇ ਫਿਰ ਵੀ ਇਹਨੂੰ ਕੋਈ ਰੂਹ ਨੇ ਘੇਰਿਆ ਹੋਇਆ, ਇੱਥੇ ਬੈਠਾ ਸਿਰ ਮਾਰੀ ਜਾਂਦਾ ਹੈ। ਅਤੇ ਕੁਝ ਸਮਾਂ ਤੱਕ ਗੁਰੂ ਅਮਰਦਾਸ ਸਾਹਿਬ ਜੀ ਚੁੱਪ ਰਹੇ ਸਨ, ਫਿਰ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ ਹੁੰਦਾ, ਫਿਰ ਭੂਤ ਪ੍ਰੇਤ ਦਾ ਕੀ ਅਸਲ ਦਾ ਕੰਮ। ਫਿਰ ਕਹੋ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜਪਜੀ ਸਾਹਿਬ ਬਾਣੀ ਦਾ ਪਾਠ ਕਰਿਆ ਕਰੇ, ਫਿਰ ਨਹੀਂ ਇਹਦਾ ਅਸਰ ਹੋਵੇਗਾ ਕਿਸੇ ਦਾ ਵੀ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਵੀ ਜਿਹਨਾਂ ਦੀ ਗੱਤ ਕੋਈ ਕਰ ਨਹੀਂ ਸਕਦਾ, ਖਹਿੜਾ ਨਹੀਂ ਛਿੜਾ ਪੂਤਾਂ ਪ੍ਰੇਤਾਂ ਤੋਂ, ਉਹਦੇ ਕਲਿਆਣ ਵੀ ਜਪ ਜੀ ਦਾ ਪਾਠ ਕਰੇ ਠੀਕ ਹੋ ਜਾਊਗਾ। ਇਸ ਤਰ੍ਹਾਂ ਕਲਿਆਣ ਕਰਨ ਵਾਲੇ ਜਿਨ੍ਹਾਂ ਨੂੰ 12 ਵਾਰ ਪ੍ਰਾਪਤ ਹੋਏ ਸੀ ਉਹਨਾਂ ਦਾ ਇਤਿਹਾਸ ਅੱਜ ਆਪਾਂ ਪ੍ਰਾਰੰਭ ਕਰ ਰਹੇ ਹਾਂ। ਮਨ ਲਾ ਕੇ ਸ਼ਰਧਾ ਨਾਲ ਸੁਣੀਏ ਜੀ। ਆਪ ਸ੍ਰੀ ਸਤਿਗੁਰ ਅਮਰ ਕੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਹੁਣ ਗੁਰੂ ਅੰਗਦ ਸਾਹਿਬ ਜੀ ਦੇ ਇਤਿਹਾਸ ਦੀ ਸਮਾਪਤੀ ਤੋਂ ਅਵਕੀ ਉਪਰੰਤ ਸਵਾਏ ਮਾਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕਥਾ ਕਹੋ ਰੁਚ ਠਾਨ ਰੁਚੀ ਨਾਲ, ਅੰਦਰਲੀ ਰੁਚੀ ਨਾਲ, ਦਿਲੋਂ ਸ਼ਰਧਾ ਭਾਵਨਾ ਨਾਲ, ਦਿਲ ਵਿੱਚ ਖਾਸ ਕਰਕੇ ਵੀ ਗੁਰੂ ਅਮਰਦਾਸ ਸਾਹਿਬ ਦੀ ਕਥਾ ਮੈਂ ਇਸ ਤਰ੍ਹਾਂ ਛੰਦਾਬੰਦੀ ਵਿੱਚ ਰਚਨੀ ਹੈ। ਇੱਕ ਤਾਂ ਹੁੰਦਾ ਤਾਂ ਬਦਲਾ ਚਿੱਟੀ ਕੰਮ ਕਰਨਾ, ਇੱਕ ਰੁਚੀ ਨਾਲ ਕਰਨਾ, ਅੰਦਰੋਂ ਭਾਵਨਾ ਨਾਲ ਕਰਨਾ। ਇਸ ਤਰ੍ਹਾਂ ਕਹਿੰਦੇ ਅੰਦਰਲੀ ਰੁਚੀ ਨਾਲ, ਸ਼ਰਧਾ ਭਾਵਨਾ ਨਾਲ ਮੈਂ ਕਥਾ ਕਹਿੰਦਾ ਹਾਂ। ਸਰੋਤਾ ਸੁਣੋ ਪ੍ਰਸੰਨ ਹੋਏ। ਇਸ ਕਰਕੇ ਵੀ ਸਰੋਤਿਓ ਤੁਸੀਂ ਵੀ ਪ੍ਰਸੰਨ ਹੋ ਕੇ ਸੁਣੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸੋਹਣੀ ਕਥਾ। ਦੇਹੋ ਸਿੱਖੀ ਮੁਝ ਦਾਨ। ਪ੍ਰਸੰਨ ਹੋ ਕੇ ਮੈਂ ਕਵੀ ਸੰਤੋਖ ਸਿੰਘ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਜਿਹੜੀ ਸਿੱਖੀ ਹੈ ਇਹਦਾ ਦਾਨ ਦੇ ਦਿਓ। ਵੀ ਗੁਰੂ ਨਾਨਕ ਸਾਹਿਬ ਦਾ ਮੈਂ ਪੂਰਨ ਸਿੱਖੀ ਧਾਰਨ ਕਰਕੇ ਪੂਰਨ ਗੁਰਸਿੱਖ ਹੋਵਾਂ। ਪਾਦੜੀ ਛੰਦ ਮੈਂ ਸੁਣੀ ਜਿਤਕ ਸਿੱਖ ਮੁਖ ਦੁਆਰ। ਜਿੰਨੀ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਕਥਾ ਹੈ ਕਿਸੇ ਸਿੱਖ ਦੇ ਦੁਆਰਾ ਸਿੱਖ ਦੇ ਮੁਖ ਰਾਹੀਂ ਮੈਂ ਸੁਣੀ ਹੈ। ਅਰ ਲਿਖੀ ਪਠੀ ਜਿਹ ਕਹੇ ਉਦਾਰ। ਜੈ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਉਦਾਰ ਕੀ ਸ੍ਰੇਸ਼ਟ ਕਥਾ ਹੈ ਜੇ ਕਿਸੇ ਪੁਸਤਕ ਵਿੱਚ ਲਿਖੀ ਹੈ ਜੋ ਲਿਖੀ ਹੋਈ ਮੈਂ ਪਠੀ ਕੀ ਪੜ੍ਹਨਾ ਕੀਤੀ ਹੈ। ਸੋ ਸਭ ਬਣਾਏ ਛੰਦਨ ਮਜਾਰ, ਸਾਰੇ ਗੁਰੂ ਅਰਦਾਸ ਸਾਹਿਬ ਜੀ ਦੀ ਜਿਹੜੀ ਕਥਾ ਹੈ ਨਾ, ਮੈਂ ਛੰਦਾਂ ਵਿੱਚ ਬਣਾ ਕੇ ਕਾਵਿ ਰਚਨਾ ਵਿੱਚ ਰਚ ਕੇ ਅਬ ਕਰਵ ਨਿਰੂਪਨ ਰੀਤ ਚਾਰ, ਸੋਹਣੀ ਰੀਤੀ ਅਨੁਸਾਰ ਸੋਹਣੀ ਮਰਿਆਦਾ ਅਨੁਸਾਰ ਉਸਨੂੰ ਮੈਂ ਕਥਨ ਕਰਦਾ ਹਾਂ। ਸ੍ਰੀ ਅਮਰਦਾਸ ਜਿਮ ਮਾਰ ਤੰਡ, ਕਥਾ ਸ਼ੁਰੂ ਕਰ ਰਿਹਾ ਵੀ ਹੇ ਸਰੋਤਾ ਜਨੋ, ਗੁਰੂ ਅਮਰਦਾਸ ਸਾਹਿਬ ਜੀ ਤਾਂ ਇਉਂ ਹੈ ਜਿਵੇਂ ਸੂਰਜ ਹੁੰਦਾ ਹੈ, ਗਾਦੀ ਗੁਰੂ ਨੇ ਸੱਦਿਅਨ ਅਖੰਡ, ਸੰਦਨ ਅਖੰਡ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਹੈ ਉਹ ਕਹਿੰਦੇ ਇੱਕ ਰਾਸ ਨਾ ਖੰਡੇ ਜਾਣ ਵਾਲਾ ਨਾ ਹਿੱਸੇ ਹੋਣ ਵਾਲਾ ਸਰਥ ਹੈ। ਤਿਸ ਪਰ ਅਰੂੜ ਥਿਤ ਹੋਏ ਆਪ, ਗੁਰਤਾ ਗੱਦੀ ਰੂਪੀ ਜਿਹੜਾ ਰਸ ਹੈ ਉਸ ਵੀ ਉੱਪਰ ਆਪ ਜੀ ਕਹਿੰਦੇ ਇਸ਼ਤ ਹੋ ਗਏ ਹਨ, ਬੈਠ ਗਏ ਹਨ। ਕੀਨਸ ਪ੍ਰਕਾਸ਼ ਸਭ ਦਿਸ਼ ਪ੍ਰਤਾਪ, ਸੂਰਜ ਰਸਤੇ ਬੈਠ ਕੇ ਅਤੇ ਸਭ ਪਾਸੇ ਪ੍ਰਕਾਸ਼ ਕਰਦਾ ਹੈ। ਜਿਹੜੀਆਂ 12 ਰਸਾਂ ਹਨ ਇਹ ਸੂਰਜ ਦੇ 12 ਰਸ ਹਨ, ਮੀਨ ਬਿਰਖ ਮਿਥਨ ਕਰਕ ਇਸ ਤਰ੍ਹਾਂ ਸਿੰਘ ਬ੍ਰਸ਼ਕ ਤੁਲਾ ਕੰਨਿਆ ਧਨ ਕੁੰਭ ਮੀਨ ਇਹ 12 ਰਸਾਂ ਦੇ ਨਾਂ ਨੇ। ਇਹ 12 ਰਸ ਨੇ ਸੂਰਜ ਦੇ। ਹਰ ਇੱਕ ਮਹੀਨੇ ਤੋਂ ਬਾਅਦ ਪਹਿਲੇ ਰਸ ਨੂੰ ਪਹਿਲੀ ਰਾਸੀ ਨੂੰ ਛੱਡ ਕੇ ਉਹ ਦੂਸਰੇ ਰਸ ਉੱਪਰ ਚੜ੍ਹ ਜਾਣਾ, ਦੂਸਰੀ ਰਾਸੀ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਦੂਸਰੀ ਰਾਸ ਵਿੱਚ ਪ੍ਰਵੇਸ਼ ਹੋਣਾ ਦੂਸਰੇ ਰਸ ਦੀ ਸਵਾਰੀ ਹੈ। ਇਸ ਤਰ੍ਹਾਂ ਜਿਹੜਾ ਪਹਿਲਾ ਸਰੀਰ ਦਾ ਤਿਆਗ ਹੈ, ਦੂਸਰੇ ਸਰੀਰ ਦੇ ਉੱਪਰ ਜੋਤ ਜਗਣੀ ਹੈ, ਸਮਝ ਲਓ ਦੂਸਰੇ ਰਸ ਦੀ ਸਵਾਰੀ ਹੈ। ਦੂਸਰੇ ਸਰੀਰ ਵਿੱਚ ਸਵਾਇਮਾਨ ਹੋ ਜਾਣੀ ਜੋਤ। ਇਸ ਕਰਕੇ ਇੱਥੇ ਕਹਿ ਰਹੇ ਹਨ ਕਿ ਗੁਰਤਾ ਗੱਦੀ ਰੂਪੀ ਜਿਹੜਾ ਇੱਕ ਰਾਤ ਸੋਹਣਾ ਰਾਤ ਹੈ ਉਸ ਉੱਪਰ ਚੜ੍ਹ ਕੇ ਗੁਰੂ ਮਹਾਰਾਜ ਸਥਿਤ ਹੋ ਗਏ ਨੇ ਅਤੇ ਸੂਰਜ ਵਾਂਗ ਸਾਰੇ ਤਰਫੀ ਬੜਾ ਤੇਜ਼ ਪ੍ਰਤਾਪ ਦਾ ਪ੍ਰਕਾਸ਼ ਕੀਤਾ ਹੈ ਆਪ ਜੀ ਨੇ। ਗੁਰਪੁਰਬ ਆਦਿ ਕਰਕੇ ਖਡੂਰ, ਗੁਰੂ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜਾ ਗੁਰੂ ਪੁਰਬ ਹੈ, ਯਾਨੀ ਉਹਨਾਂ ਦੇ ਨਿਵੇਸ ਜਿਹੜਾ ਕੋਈ ਲੰਗਰ ਪਾਣੀ ਹੈ, ਕਥਾ ਕੀਰਤਨ ਕਰਕੇ ਸਾਰਾ ਕੁਛ, ਗੋਇੰਦਵਾਲ ਪਹੁੰਚੇ ਹਦੂਰ, ਹਦੂਰ ਕੇ ਆਪ ਜੀ ਫਿਰ ਖਡੂਰ ਸਾਹਿਬ ਤੋਂ ਚੱਲਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਆਪ ਪਹੁੰਚੇ ਹਨ। ਦੀਨਾ ਨੇ ਨਾਥ ਗੁਰਤਾ ਸੋ ਪਾਏ, ਗਰੀਬਾਂ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦਾ ਤਖ਼ਤ ਪਾ ਹੋਏ ਆਨੰਦ ਮਗਨ ਪਰਵਿਰਸ਼ੇ ਸੋ ਜਾਏ, ਬੜੇ ਭਾਰੀ ਆਨੰਦ ਵਿੱਚ ਮਗਨ ਕੀ ਲਵਲੀਨ ਹੋਏ, ਮਸਤ ਹੋਏ ਜਾਂ ਪ੍ਰਵੇਸ਼ ਹੋਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ। ਇੱਕ ਹੁਤੋ ਸਦਨ ਪਰ ਚਾਰ ਸਦਨ ਚਾਰ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਕਹਿੰਦੇ ਸੋਹਣਾ ਮਕਾਨ ਸੀ, ਸੋਹਣਾ ਘਰ ਸੀ, ਉਹਦੇ ਉੱਪਰ ਕਹਿੰਦੇ ਸੋਹਣਾ ਹੀ ਉੱਚ ਵਾਰਾ ਬਣਿਆ ਹੋਇਆ ਸੀ। ਤਿਸ ਪਰ ਅਰੂੜ ਦੀਏ ਦਰ ਕਿਵਾਰ, ਉਸ ਕਿਵਾਰੇ ਉੱਪਰ ਚੜ੍ਹ ਕੇ ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਸਦੇ ਜਿਹੜੇ ਦਰਵਾਜ਼ੇ ਤਖ਼ਤ ਉਹ ਬੰਦ ਕਰ ਦਿੱਤੇ ਹਨ। ਨਿਕਸੇ ਨਾ ਵਹਿਰ ਨਾ ਕੋ ਬੁਲਾਏ, ਉਸ ਚਿਵਾਰੇ ਦੇ ਵਿੱਚ ਐਸੇ ਪ੍ਰਵੇਸ਼ ਹੋਇਆ ਮੁੜ ਕੇ ਬਾਹਰ ਹੀ ਨਹੀਂ ਨਿਕਲੇ ਅਤੇ ਨਾ ਕਿਸੇ ਨੂੰ ਕੋਈ ਬੁਲਾ ਰਹੇ ਹਨ। ਥਿਤ ਹੋਏ ਸਮਾਦ ਗੰਭੀਰ ਲਗਾ ਲਾਏ, ਇਸ ਤਰ੍ਹਾਂ ਚਵਾਰੇ ਵਿੱਚ ਇਸਤਤ ਹੋ ਕੇ ਬੜੀ ਡੂੰਘੀ ਜਿਹੜੀ ਸਮਾਧੀ ਹੈ, ਨਿਰਵਿਕਲ ਸਮਾਧੀ ਲਾ ਲਈ ਆਪ ਜੀ ਨੇ। ਹੋਇਆ ਕਰ ਇਕਾਂਤ ਆਨੰਦ ਲੀਨ, ਇਸ ਤਰ੍ਹਾਂ ਚਵਾਰੇ ਵਿੱਚ ਇਕਾਂਤ ਹੋ ਕੇ ਸਮਾਧੀ ਲਾ ਕੇ ਬੜਾ ਭਾਰੀ ਆਪ ਜੀ ਨੇ ਆਨੰਦ ਲਿਆ ਹੈ। ਜਬ ਮਹਿਦ ਜੋਤ ਪ੍ਰਾਪਤ ਪਰਬੀਨ, ਭਾਵੇਂ ਜਦੋਂ ਆਪ ਜੀ ਨੂੰ ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਮਹਾਨ ਹੈ ਉਹ ਪ੍ਰਾਪਤ ਹੋਈ ਹੈ ਪ੍ਰਵੀਨ ਸਤਿਗੁਰਾਂ ਨੂੰ, ਤਾਂ ਵੀ ਲੋਕਾਂ ਨੂੰ ਦਰਸਾਉਣ ਵਾਸਤੇ ਵੀ ਇਸ ਤਰ੍ਹਾਂ ਸਮਾਧੀ ਵਿੱਚ ਸਥਿਤ ਹੋਈਦਾ ਹੈ। ਨਹਿ ਸਕਹਿ ਬੇਦ ਜਿਸ ਕੋ ਬਤਾਏ। ਉਹ ਵਾਹਿਗੁਰੂ ਵਿੱਚ ਕਹਿੰਦੇ ਸਮਾਧੀ ਲਾ ਕੇ ਬੈਠ ਗਏ ਹਨ, ਜਿਸ ਦੇ ਤਾਈਂ ਜਿਹੜਾ ਵੇਦ ਹੈ ਉਹ ਵੀ ਕਹਿੰਦੇ ਕਥਨ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ। ਤ੍ਰੈਕੁਣ ਵਿਸ਼ਿਆ ਬੇਦਾ ਜਿਹੜਾ ਤਿੰਨ ਗੁਣ ਹਨ, ਵਜੋ ਤਮੋ ਸਤੋ ਗੁਣ, ਇਹਨੂੰ ਤਾਂ ਜਿਹੜਾ ਵੇਦ ਹੈ ਕਥਨ ਕਰਦਾ ਜਣਾਉਂਦਾ ਹੈ। ਅਤੇ ਚੌਥੀ ਅਵਸਥਾ ਤੁਰਿਆ ਸਤਿਗੁਰ ਤੇ ਹਰ ਜਾਨ ਹੈ। ਜੋ ਚੌਥੀ ਅਵਸਥਾ ਚੌਥੀ ਭੂਮਿਕਾ ਹੈ, ਤ੍ਰੈਗੁਣ ਅਤੀਤ ਅਵਸਥਾ ਹੈ, ਉਹ ਤਾਂ ਸਤਿਗੁਰੂ ਦੁਆਰਾ ਜਾਣੀ ਜਾਂਦੀ, ਵੇਦ ਨਹੀਂ ਉਹਨੂੰ ਜਣਾਉਂਦਾ ਹੈ। ਇਸ ਕਰਕੇ ਚੌਥੀ ਅਵਸਥਾ ਨੂੰ ਜਿਹੜਾ ਵੇਦ ਵੀ ਦੱਸ ਨਹੀਂ ਸਕਦਾ, ਉਸ ਚੌਥੀ ਤੁਰਿਆ ਅਵਸਥਾ ਵਿੱਚ ਸਮਾਧੀ ਲਾ ਕੇ ਆਪ ਜੀ ਟਿਕ ਗਏ ਹਨ। ਮਨ ਗਿਰਾ ਜੁਗਤ ਜਿਹੇ ਲਹਿ ਜਿਹੇ ਨਹਿ ਲਖਾਏ। ਇਸ ਤੁਰਿਆ ਅਵਸਥਾ ਨੂੰ ਜਿਹੜਾ ਮਨ ਹੈ ਬਾਣੀ ਸਹਿਤ ਕਹਿੰਦੇ ਜਿਣਾ ਨਹੀਂ ਸਕਦਾ, ਲਖ ਨਹੀਂ ਸਕਦਾ। ਅਸ ਆਨੰਦ ਸਿੰਧ ਮਹਿ ਸਥਿਤ ਹੋਏ। ਐਸਾ ਜਿਹੜਾ ਆਨੰਦ ਦਾ ਸਮੁੰਦਰ, ਉਹਦੇ ਵਿੱਚ ਆਪ ਜੀ ਸਥਿਤ ਹੋ ਗਏ ਹਨ ਚੌਥੀ ਭੂਮਿਕਾ ਰਾਹੀਂ, ਚੌਥੀ ਅਵਸਥਾ ਰਾਹੀਂ। ਜਿਸ ਏਕ ਬੂੰਦ ਲਹਿ ਜਗਤ ਜੋਏ। ਹਾਂ, ਜਿਸਦੀ ਇੱਕ ਕਹਿੰਦੇ ਆਨੰਦ ਦੀ ਜਿਹੜੀ ਥੋੜ੍ਹੀ ਜਿਹੀ ਬੂੰਦ ਲੈ ਕੇ ਸੰਸਾਰ ਕਹਿੰਦੇ ਵਿਖਿਆ ਜਾਂਦਾ, ਬੜਾ ਵੀ ਅਸੀਂ ਆਨੰਦ ਖੁਸ਼ ਹਾਂ ਜੀ। ਬ੍ਰਹਮਾਤ ਅਪਰ ਚੀਟੀ ਪਰਯੰਤ, ਬ੍ਰਹਮਾ ਤੋਂ ਆਦਿ ਲੈ ਕੇ ਕੀੜੇ ਤੱਕ, ਤਿਸ ਵਿਖੇ ਸਕਲ ਪਾਇਤ ਨਾ ਅੰਤ। ਉਸਦੇ ਵਿੱਚ ਜਿਹੜਾ ਹੈ ਆਨੰਦ, ਉਹਦਾ ਕੋਈ ਅੰਤ ਨਹੀਂ ਪਾਉਂਦੇ, ਜਾਣ ਨਹੀਂ ਸਕਦੇ ਹਨ ਵੀ ਕੈਸਾ ਬ੍ਰਹਮ ਦਾ ਆਨੰਦ ਹੈ। ਅਸ ਸੁਮਤਵੰਤ ਕਹ ਕੌਣ ਹੋਏ। ਜੀ ਕਹਿੰਦੇ ਐਸਾ ਸ੍ਰੇਸ਼ਟ ਮਤ ਵਾਲਾ ਪੁਰਸ਼ ਦੱਸੋ ਵੀ ਕੌਣ ਹੋ ਸਕਦਾ ਹੈ। ਤਿਸ ਕੋ ਵਿਥਾਰ ਕਰ ਕਹਿ ਜੋਏ। ਉਹਦਾ ਕਹਿੰਦੇ ਵਿਸਥਾਰ ਕਰਕੇ, ਫੈਲਾ ਕਰਕੇ, ਵਿਆਖਿਆ ਕਰਕੇ ਉਹਨੂੰ ਕਹਿ ਦੇ ਵੀ ਐਸਾ ਆਨੰਦ ਨਿਰਭਕਸਮਲ ਸਮਾਧੀ ਦਾ। ਇੱਕ ਗੀ ਸਮਾਧ ਇੱਕ ਰਸ ਵਿਸਾਲ। ਇੱਕ ਰਸ ਬਹੁਤ ਹੀ ਵੱਡੀ ਜਿਹੜੀ ਨਿਰਭਕ ਸਮਾਧੀ ਆਪ ਜੀ ਦੀ ਟਕੀ ਲੱਗ ਗਈ ਹੈ। ਨਹਿ ਸਕਹਿ ਤਿਆਗ ਪ੍ਰੇਮੀ ਹਰਲਾਸ। ਸੁੰਦਰ ਕਹਿੰਦੇ ਸਮਾਧੀ ਦੇ ਬੜੇ ਪ੍ਰੇਮੀ ਆਪ ਜੀ ਹੋ ਰਹੇ, ਉਹ ਸਮਾਧੀ ਨੂੰ ਛੱਡ ਨਹੀਂ ਸਕ ਰਹੇ ਹਨ। ਬਹੁ ਸਿੱਖਿਆ ਵਹਿਰ ਇਕੱਠੇ ਸੋ ਹੋਏ। ਜਿਹੜੇ ਗੁਰੂ ਕੇ ਸਿੱਖ ਸੇਵਕ ਬਹੁ ਗਿਣਤੀ ਵਿੱਚ ਬਾਹਰ ਇਕੱਠਿਆਂ ਹੋਏ ਹਨ। ਚਿਤ ਚਾਹਤ ਦੇਖ ਬੇ ਦਰਸ ਸੋਏ। ਗੁਰੂ ਅਮਰਦਾਸ ਸਾਹਿਬ ਦਾ ਦਰਸ਼ਨ ਦਾਰ ਜਿਹੜਾ ਹੈ ਚਿੱਤ ਵਿੱਚ ਕਹਿੰਦੇ ਦੇਖਿਆ ਚਾਹੁੰਦੇ, ਚਾਹੁੰਦੇ ਵੀ ਦਰਸ਼ਨ ਹੋਣ ਸਤਿਗੁਰੂ ਜੀ ਦੇ। ਸੁਨ ਜਹਾਂ ਕਹਾਂ ਪੁਰ ਗ੍ਰਾਮ ਬੀਚ। ਗੁਰੂ ਕੇ ਸਿੱਖ ਜਿੱਥੇ ਕਿੱਥੇ ਕਹਿੰਦੇ ਸ਼ਹਿਰਾਂ ਵਿੱਚ ਗ੍ਰਾਮਾਂ ਵਿੱਚ ਵੱਸਦੇ ਆ, ਸੁਣ ਕੇ ਵੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਬਿੰਦਵਾਲ ਸਾਹਿਬ ਪਹੁੰਚੇ ਹਨ। ਚੱਲ ਆਏ ਦਿਖਵੇ ਊਚ ਨੀਚ। ਉੱਚੀ ਜਾਤੀ ਦਾ ਭਾਵੇਂ ਕੋਈ ਨੀਵੀਂ ਜਾਤੀ ਦਾ, ਸਭ ਕਹਿੰਦੇ ਦੇਖਣ ਵਾਸਤੇ ਚੱਲ ਕੇ ਆ ਗਏ, ਦਰਸ਼ਨ ਕਰਨ ਲਈ ਆ ਗਏ ਹਨ। ਗਨ ਹੋਏ ਇਕੱਤਰ ਕਰਤੇ ਵਿਚਾਰ। ਸ੍ਰੀ ਗੋਬਿੰਦਵਾਲ ਵਿੱਚ ਬਹੁਤੇ ਸਿੱਖ ਇਕੱਠਿਆਂ ਹੋ ਕੇ ਤੇ ਵਿਚਾਰਾਂ ਕਰ ਰਹੇ ਆ, ਵਟਾਂਦਰਾ ਕਰ ਰਹੇ। ਗੁਰਦੇਹ ਦਰਸ ਤਿਮ ਕਰਹੋ ਡਾਰ। ਢਾਰ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਵੀ ਦਰਸ਼ਨ ਦਾਰ ਦੇਣ, ਉਸੇ ਤਰ੍ਹਾਂ ਦਾ ਆਪਾਂ ਢਾਰ ਕੇ ਢੰਗ ਤਰੀਕਾ ਕਰੋ। ਇਨਕੋ ਨਾ ਬੈਠਿਓ ਬੈਨ ਬਣੈ ਐਸ। ਸਿਆਣੇ ਸਿੱਖ ਬਹਿੰਦੇ ਕਹਿੰਦੇ ਹਨ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਤਾਂ ਇਸ ਤਰ੍ਹਾਂ ਦੇ ਚੁਬਾਰੇ ਵਿੱਚ ਸਮਾਧੀ ਲਾ ਕੇ ਬੈਠਣਾ ਨਹੀਂ ਬਣਦਾ ਹੈ। ਅਬ ਦੇਹ ਦਰਸ ਗੁਰ ਪ੍ਰਥਮ ਜੈਸ। ਕਿਉਂਕਿ ਹੁਣ ਗੁਰਤਾ ਗੱਦੀ ਦੇ ਉੱਪਰ ਤਖ਼ਤ ਉੱਪਰ ਸਜ ਗਏ, ਹੁਣ ਤਾਂ ਜਿਵੇਂ ਪਹਿਲੇ ਸਤਿਗੁਰੂ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ, ਉਸੇ ਤਰ੍ਹਾਂ ਹੁਣ ਇਹਨਾਂ ਨੂੰ ਦਰਸ਼ਨ ਦੇਣੇ ਚਾਹੀਦੇ। ਸਭ ਕਹਿਓ ਬ੍ਰਿਧ ਕੋ ਆਪ ਜਾਏ। ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਮਹਾਰਾ ਆਪ ਜੀ ਜਾ ਕੇ ਸਿੱਖ ਸੰਗਤਾਂ ਨੂੰ ਸੁਧ ਦੇਹੋ ਪਹੁੰਚਾਏ। ਆਵੇ ਸਿੱਖ ਸੰਗਤਾਂ ਬਹੁ ਗਿਣਤੀ ਵਿੱਚ ਮਹਾਰਾ ਆਪ ਦੇ ਦਰਸ਼ਨ ਕਰਨ ਲਈ ਆਈਆਂ ਹਨ, ਤੁਸੀਂ ਮਾਲਾ ਖਬਰ ਪਹੁੰਚਾ ਦਿਓ। ਹਿਤ ਦਰਸ ਆਨ ਇਕੱਠੀ ਬਿਲੰਦ, ਬਾਬਾ ਬੁੱਢਾ ਸਾਹਿਬ ਜੀ ਸੰਗਤ ਵੱਲੋਂ ਤੁਸੀਂ ਬੇਨਤੀ ਕਰੋ ਕਿ ਮਹਾਰਾਜ ਸੰਗਤ ਬਹੁਤ ਹੀ ਆ ਕੇ ਇਕੱਠੀ ਹੋ ਗਈ ਹੈ। ਗਨ ਸਾਮ ਚਕੋਰ ਚਿਤ ਚਹਿਤ ਚੰਦ, ਇੰਨੀ ਸੰਗਤ ਹੈ ਚਕੋਰਾਂ ਦੇ ਸਮਾਨ ਹੈ, ਚਿਤ ਵਿੱਚ ਆਉਂਦੇ ਆਪ ਪੂਰਨਮਾਸੀ ਦੇ ਚੰਦਰਮਾ ਵਾਂਗ ਦਰਸ਼ਨ ਦਿਓ ਜੀ। ਸੁਨ ਕਹਿਓ ਬ੍ਰਿਧ ਸਭ ਲਖਨ ਹਾਰ, ਸਿਆਣੇ ਗੁਰਸਿੱਖਾਂ ਤੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਕਹਿੰਦੇ ਵੀ ਮੇਰੇ ਕਹਿਣ ਦੀ ਕੀ ਲੋੜ ਹੈ, ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਸਭ ਕੁਝ ਜਾਣਨ ਵਾਲੇ ਹੀ ਹੈ। ਦੇਹ ਜਾਨ ਮਨ ਕੀ ਬਿਨ ਉਚਾਰ, ਸਾਡੇ ਬਿਨਾਂ ਕਹੇ ਤੋਂ ਗੁਰੂ ਅਮਰਦਾਸ ਸਾਹਿਬ ਤਾਂ ਮਨਾਂ ਦੀ ਜਾਣਨ ਵਾਲੇ ਹੈ, ਸਮਝਣ ਵਾਲੇ। ਨਿਜ ਦਇਆ ਕਰ ਹੈ ਆਪਣੀ ਮਹਾਨ, ਹਾਂ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਜਿਹੜੀ ਦਇਆ ਸਾਡੇ ਉੱਪਰ ਮਹਾਨ ਕਰਨਗੇ ਹੀ। ਤਬ ਦੇਹ ਦਰਸ ਸਭ ਹੂਨ ਆਨ, ਜਦੋਂ ਮਹਾਨ ਆਪਣੀ ਦਇਆ ਕਰਨਗੇ ਤਦੋਂ ਆਪ ਹੀ ਆ ਕੇ ਸਾਰਿਆਂ ਨੂੰ ਦਰਸ਼ਨ ਬਖਸ਼ ਦੇਣਗੇ। ਸੁਣ ਰਹੇ ਠਟਕ ਕਹਿ ਸਕੈ ਨਾ ਕੋਈ, ਬਾਬਾ ਬੁੱਢਾ ਸਾਹਿਬ ਜੀ ਤੋਂ ਸੁਣ ਕੇ ਸਾਰੇ ਗੁਰਸਿੱਖ ਠੰਬਰ ਜੇ ਰਹੇ ਹੈ, ਕੋਈ ਨੀ ਕਹਿ ਸਕ ਰਿਹਾ, ਕੋਈ ਨੀ ਕਹਿ ਰਿਹਾ ਹੈ। ਦਿਨ ਪ੍ਰਤੀ ਚਾਹੇ ਚਿੱਤ ਚਗਨ ਹੋ ਛੋਏ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਹਮੇਸ਼ਾ ਚਿਤ ਵਿੱਚ ਚੌਗਣੀ ਚਾਹ ਨਾ ਉੱਠਦੀ ਹੈ ਵੀ ਛੇਤੀ ਦਰਸ਼ਨ ਹੋਣ। ਸਿੱਖ ਸਕਲ ਮਹਾ ਅਕੁਲਾਏ ਪੂਰ, ਜਿੰਨੇ ਵੀ ਗੁਰੂ ਕੇ ਸਿੱਖ ਸੇਵਕ ਬਹੁਤੇ ਵਿਆਕਲ ਜੇ ਹੋ ਰਹੇ ਹੈ। ਕਬ ਦੇਹ ਦਰਸ ਗੁਰ ਇੱਛ ਪੂਰ, ਕਦੋਂ ਗੁਰੂ ਅਮਰਦਾਸ ਸਾਹਿਬ ਜੀ ਜਾ ਕੇ ਦਰਸ਼ਨ ਦੇਣ ਸਾਡੀ ਇੱਛਾ ਪੂਰੀ ਹੋਵੇ। ਜਿਮ ਸਵਾਤ ਬੂੰਦ ਚਾਤ੍ਰਿਕ ਪਿਪਾਸ, ਜਿਵੇਂ ਜਿਹੜੇ ਪੀਹੇ ਹਨ ਕਹਿੰਦੇ ਸਵਾਤੀ ਬੂੰਦ ਤਾਈ ਚਾਹੁੰਦੇ ਹਨ। ਚੱਕਵਾਨ ਚਾਹੇ ਸੂਰਜ ਪ੍ਰਕਾਸ਼, ਜਿੰਨੇ ਚੱਕਵੀਆਂ ਚੱਕਵੇ ਹਨ ਉਹ ਸੂਰਜ ਦੇ ਪ੍ਰਕਾਸ਼ ਨੂੰ ਦੇਖਣਾ ਚਾਹੁੰਦੇ, ਸੂਰਜ ਦਰਸ਼ਨ ਚਾਹੁੰਦੇ ਹਨ। ਪਤ ਬ੍ਰਤਾ ਤਰਨ ਪ੍ਰਤ ਕੇ ਵਿਯੋਗ, ਇਸੇ ਤਰ੍ਹਾਂ ਜਿਹੜੀ ਪਤ ਵਰਤਾ ਤ੍ਰਿਸਤਰੀ ਹੈ ਪਤੀ ਦੇ ਵਿਯੋਗ ਕਰਕੇ। ਜਿਮ ਮਹਾ ਕਸ਼ਟ ਤੇ ਚਹਿ ਸੰਜੋਗ, ਮਹਾਨ ਕਸ਼ਟ ਕਰਕੇ ਉਹ ਸੰਜੋਗ ਕਰਿਆ ਚਾਹੁੰਦੀ, ਸੰਬੰਧ ਕਰਿਆ ਚਾਹੁੰਦੀ ਹੈ। ਦੋਹਰਾ ਨਹ ਕੋ ਜਬ ਕਹਿ ਸਕੈ, ਜਦੋਂ ਬਾਬਾ ਬੁੱਢਾ ਦੇ ਸਮੇਤ ਕੋਈ ਵੀ ਕਹਿ ਨਹੀਂ ਸਕਦਾ ਹੈ ਸਤਿਗੁਰੂ ਜੀ ਨੂੰ। ਕੀਨਸ ਅਪਰ ਉਪਾਏ, ਸਿਆਣੇ ਗੁਰਸਿੱਖਾਂ ਨੇ ਰਣ ਮਿਲ ਕੇ ਇੱਕ ਹੋਰ ਉਪਰਾਲਾ ਹੀਲਾ ਜਿਹਾ ਕੀਤਾ ਹੈ। ਇੱਕ ਸੇਵਕ ਬੱਲੂ ਹੁਤੋ, ਇੱਕ ਜਿਹੜਾ ਖਾਸ ਸੇਵਕ ਬੱਲੂ ਜੀ ਹੈ ਸੀ ਗੁਰੂ ਅਮਰਦਾਸ ਸਾਹਿਬ, ਸੋ ਗੁਰ ਸੇਵ ਕਮਾਏ। ਬੱਲੂ ਗੁਰੂ ਮਹਾਰਾਜ ਦੀ ਜ਼ਿਆਦਾਤਰ ਸੇਵਾ ਅੱਗੇ ਹੋ ਕੇ ਕਮਾਉਂਦੇ ਕਰੇ ਦੇ ਸਨ। ਸਵਈਆ ਛੰਦ ਬੱਲੂ ਤੇ ਨਿਤ ਪ੍ਰਤ ਸਭ ਸੇਵਾ ਹੋਏ, ਹਾਂਜੀ ਬੱਲੂ ਤੇ ਨਿਤ ਪ੍ਰਤ ਸਭ ਸੇਵਾ ਹੋਏ। ਸੇਵਾ ਇੱਥੇ ਵਿਸਰਾਮ ਹੈ, ਹਾਂ ਜਿਹੜਾ ਬੱਲੂ ਸੇਵਕ ਇਹਦੇ ਵੱਲੋਂ ਜਿਹੜੀ ਹਮੇਸ਼ਾ ਜਿਹੜੀ ਸਾਰੀ ਸੇਵਾ ਹੈ। ਹੋਏ ਪ੍ਰਸੰਨ ਸਤਿਗੁਰ ਕਰਵਾਏ, ਸਤਿਗੁਰੂ ਜੀ ਪ੍ਰਸੰਨ ਹੋ ਕੇ ਸਾਰੀ ਕਰਵਾਉਂਦੇ ਸਨ ਆਪਣੀ ਸੇਵਾ। ਪ੍ਰੇਮ ਜੁਗਤ ਸੋ ਨੀਕੇ ਕਰਤਾ, ਜਿਹੜਾ ਬੱਲੂ ਸੇਵਾ ਪ੍ਰੇਮ ਦੇ ਸਿਰ ਚੰਗੀ ਤਰ੍ਹਾਂ ਕਰਦਾ ਹੁੰਦਾ ਸੀ। ਸਨਮੁਖ ਖਰੋ ਰਹਿ ਹਿਤ ਲਾਏ, ਪ੍ਰੇਮ ਪਿਆਰ ਲਾ ਕੇ ਸਤਿਗੁਰੂ ਸਾਹਮਣੇ ਖੜੋਤਾ ਰਹਿੰਦਾ ਹੈ। ਜਬ ਕੁਛ ਟਹਿਲ ਕਰਹਿ ਫੁਰਮਾਵਨ, ਜਦੋਂ ਗੁਰੂ ਮਹਾਰਾਜ ਜੀ ਸੇਵਾ ਕਰਨ ਲਈ ਕੋਈ ਫੁਰਮਾਉਂਦੇ ਸਨ, ਕੋਈ ਬੋਲਦੇ ਚਲਦੇ ਵੀ ਬੱਲੂ ਆ ਤੂੰ ਕਰ ਕਰਾ ਲੈ, ਤਬ ਸੋ ਕਰਤ ਸੁਧਾਰ ਬਣਾਏ, ਗੁਰੂ ਕੀ ਆਗਿਆ ਮੰਨ ਕੇ ਉਹੀ ਜਿਹੜੀ ਸੇਵਾ ਬਣਾ ਸਵਾਰ ਕੇ ਸ਼ਰਧਾ ਭਾਵਨਾ ਨਾਲ ਕਰਦਾ ਹੁੰਦਾ ਸੀ। ਨਾ ਹੀ ਤਾਂ ਠਾਂਡੋ ਰਹਿ ਅਗਾਰੀ, ਨਹੀਂ ਤਾਂ ਫਿਰ ਇਸੇ ਤਰ੍ਹਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਹੀ ਹੱਥ ਜੋੜ ਕੇ ਖੜੋਤਾ ਰਹਿੰਦਾ ਸੀ। ਇਮ ਸਤਿਗੁਰ ਕੇ ਚਿੱਤ ਕੋ ਪਾਏ। ਇਸ ਤਰ੍ਹਾਂ ਜਿਹੜਾ ਬੱਲੂ ਸੇਵਕ ਹੈ ਗੁਰੂ ਅਮਰਦਾਸ ਸਾਹਿਬ ਜੀ ਚਿੱਤ ਨੂੰ ਬੜਾ ਚੰਗਾ ਲੱਗਦਾ ਸੀ। ਬੁੱਢੇ ਆਦਿ ਸਿੱਖੇ ਸਭ ਮਿਲ ਕੇ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਜਿਹੜੇ ਮੁਖੀ ਮੁਖੀ ਸਿੱਖ ਮਿਲ ਜੁੜ ਕੇ ਤਿਸ ਬੱਲੂ ਕੋ ਨਿਕਟ ਬੁਲਾਏ। ਗੁਰੂ ਅਮਰਦਾਸ ਸਾਹਿਬ ਜੀ ਦਾ ਖਾਸ ਸੇਵਕ ਬੱਲੂ ਇਸ ਨੂੰ ਕੋਲ ਬੁਲਾ ਲਿਆ ਹੈ। ਬਿਨੈ ਬਖਾਨੀ ਪ੍ਰੀਤ ਮਹਾਨੀ। ਬਹੁਤੀ ਪ੍ਰੀਤੀ ਦੇ ਨਾਲ ਇਹਦੇ ਅੱਗੇ ਬੇਨਤੀ ਕਹੀ ਹੈ। ਇਹ ਸੰਗਤ ਬੈਠੀ ਸਮੁਦਾਇ। ਬਾਬਾ ਬੁੱਢਾ ਸਾਹਿਬ ਜੀ ਹੋਰ ਮੁਖੀ ਸੇ ਕਹਿਣ ਲੱਗੇ ਵੀ ਇਹ ਜਿਹੜੀ ਸੰਗਤ ਸਾਰੀ ਆ ਕੇ ਬੈਠੀ ਹੋਈ ਹੈ ਬਹੁ ਗਿਣਤੀ ਵਿੱਚ। ਸਭ ਚਾਹਤ ਹੈ ਸਤਿਗੁਰ ਦਰਸ਼ਨ। ਇੰਨੀ ਸੰਗਤ ਹੈ ਬੱਲੂ ਸੇਵ ਸਤਿਗੁਰੂ ਦੇ ਦਰਸ਼ਨਾਂ ਨੂੰ ਇਹ ਸਾਰੀ ਚਾਹੁੰਦੀ ਹੈ। ਸਪਤ ਦਿਵਸ ਇਮ ਦੇ ਬਿਤਾਏ। ਦੇਖ ਲਾ ਦਰਸ਼ਨਾਂ ਤੋਂ ਬਗੈਰ ਇੱਥੇ ਬੈਠਿਆ ਇਹਨਾਂ ਨੇ ਸੱਤ ਦਿਨ ਲੰਘਾ ਦਿੱਤੇ ਹੈ ਸੰਗਤ ਨੇ। ਬਿਨ ਸੂਰਜ ਪੰਕਜ ਮੁਰਝਾਵੇ ਹੈ। ਸੰਗਤ ਦੀ ਹਾਲਤ ਇਹੋ ਜਿਹੀ ਹੋ ਗਈ ਬੱਲੂ ਸੇਵ ਜਿਵੇਂ ਸੂਰਜ ਚੜ੍ਹਦੇ ਤੋਂ ਬਗੈਰ ਜਿਹੜੇ ਕਵਲ ਮੁਰਝਾ ਜਾਂਦੇ ਹਨ। ਇਹ ਗੱਤ ਸਭ ਕੀ ਪਾਰੈ ਲਿਖਾਏ। ਇਸੇ ਤਰ੍ਹਾਂ ਜਿੰਨੀ ਗੁਰੂ ਕੀ ਸਿੱਖ ਸੰਗਤ ਉਹਦੀ ਜਿਹੜੀ ਹਾਲਤ ਕਹਿੰਦੇ ਜਾਣੀ ਪੈਂਦੀ ਹੈ ਇਹ ਵੀ ਮੁਰਝਾਏ ਪਏ ਹੈ ਮਹਾਰਾਜ ਦੇ ਦਰਸ਼ਨ ਕੀਤੇ ਤੋਂ ਬਗੈਰ। ਤਬ ਬੱਲੂ ਕਰ ਜੋਰ ਸਭ ਨੇ ਢਿੱਗ। ਉਸ ਵੇਲੇ ਬਾਬਾ ਭਾਈ ਬੱਲੂ ਜੀ ਨੇ ਸਾਰੇ ਗੁਰਸਿੱਖਾਂ ਦੇ ਕੋਲ ਇਸ ਤਰ੍ਹਾਂ ਹੱਥ ਜੋੜ ਕੇ ਕਹਿਤ ਭਇਓ ਮੈਂ ਤੁਮ ਅਨੁਸਾਰ। ਕਹਿਣ ਲੱਗਿਆ ਬਾਬਾ ਬੁੱਢਾ ਸਾਹਿਬ ਮੁਖੀ ਸਿੱਖ ਮੈਂ ਤੁਹਾਡੇ ਅਨੁਸਾਰ ਹਾਂ। ਜਿਮ ਤੁਮ ਕਹੋ ਕਰੋ ਮੈਂ ਤਿਸ ਵਿਦ। ਇਸ ਤਰ੍ਹਾਂ ਤੁਸੀਂ ਮੈਨੂੰ ਕਹੋਗੇ ਮੈਂ ਉਸੇ ਤਰ੍ਹਾਂ ਕਰ ਕਰਾ ਲਵਾਂਗਾ। ਦਰਸ਼ਨ ਪ੍ਰਾਪਤ ਹੋਏ ਉਦਾਰ। ਇਸ ਤਰ੍ਹਾਂ ਮੈਨੂੰ ਵੀ ਤੁਹਾਨੂੰ ਵੀ ਸਤਿਗੁਰੂ ਜੀ ਦੇ ਸ੍ਰੇਸ਼ਟ ਦਰਸ਼ਨ ਪ੍ਰਾਪਤ ਹੋ ਜਾਣਗੇ। ਅਜਰ ਗੁਜਾਰਨ ਪਰ ਉਪਕਾਰਨ। ਜਿਹੜਾ ਬੇਨਤੀ ਸਤਿਗੁਰੂ ਅੱਗੇ ਸਿੱਖਾਂ ਵੱਲੋਂ ਕਰਨੀ ਇਹ ਤਾਂ ਬੜਾ ਭਾਰੀ ਪਰਉਪਕਾਰ ਹੋਵੇਗਾ। ਇਸ ਤੇ ਨੀਕੀ ਔਰ ਨਾ ਬਾਕਾਰ। ਮੇਰੇ ਵਾਸਤੇ ਤਾਂ ਹੋਰ ਕੋਈ ਇਸ ਤੋਂ ਚੰਗੀ ਕੋਈ ਹੋਰ ਮਹਾਨ ਕਾਰ ਨਹੀਂ ਹੈ। ਸਭ ਕੋ ਲੈ ਨਿਜ ਸੰਗ ਗਇਓ ਦਰ। ਇਸ ਤਰ੍ਹਾਂ ਬੱਲੂ ਸੇਵਕ ਜੀ ਕਹਿ ਕੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚਲਿਆ ਗਿਆ। ਖਰੇ ਕਰੇ ਤਹਿ ਬਿਨੈ ਉਚਾਰ। ਗੁਰਸਿੱਖਾਂ ਨੂੰ ਖੜਿਆ ਕਰਕੇ ਆਪ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੱਲੂ ਸੇਵਕ ਨੇ ਉਹ ਬੇਨਤੀ ਉਚਾਰਨ ਕਰ ਦਿੱਤੀ। ਬੇਨਤੀ ਕਰਨ ਲੱਗਿਆ ਹੈ ਆਪ ਨਿਕਟ ਸਤਿਗੁਰ ਕੇ ਗਮਨਿਓ। ਆਪ ਕਹਿੰਦੇ ਬੇਨਤੀ ਕਰਨ ਲਈ ਸਤਿਗੁਰੂ ਜੀ ਦੇ ਕੋਲ ਚਲਿਆ ਗਿਆ ਚਵਾਰਾ ਸਾਹਿਬ। ਹੱਥ ਜੋੜ ਹੋਏ ਸਮੁਖ ਬਖਾਨ। ਹੱਥ ਜੋੜ ਕੇ ਸਾਹਮਣੇ ਹੋ ਕੇ ਕਿਹਾ ਹੈ ਸਭ ਘਟ ਅੰਤਰ ਜਾਮੀ ਹੇ ਪ੍ਰਭੂ। ਹੇ ਪਰਮੇਸ਼ਰ ਗੁਰੂ ਅਰਦਾਸ ਸਾਹਿਬ ਆਪ ਸਾਰਿਆਂ ਦੀਆਂ ਹਿਰਦਿਆਂ ਦੀ ਦਿਲਾਂ ਦੀ ਜਾਣਨ ਵਾਲੇ ਹੋ। ਵਹਿਰ ਖਰੀ ਸੰਗਤ ਹਿਤਵਾਨ। ਬਾਹਰ ਆਪ ਦੇਖੋ ਤੱਕ ਝਾਤੀ ਵਾਰ ਪ੍ਰੇਮ ਪਿਆਰ ਵਾਲੀ ਸੰਗਤ ਖੜੋਤੀ ਹੈ ਹੱਥ ਜੋੜ ਕੇ। ਦਰਸ਼ਨ ਕੋ ਅਭਿਲਾਖਤ ਉਰਮਹ। ਸਾਰੀ ਸੰਗਤ ਆਪ ਦੇ ਦਰਸ਼ਨ ਦਾਰ ਕਰਨਾ ਚਾਹੁੰਦੀ ਹੈ। ਜੇ ਸਿੱਖੀ ਮਹਿ ਰਹਿ ਸਾਵਧਾਨ। ਜਿਹੜੇ ਗੁਰੂ ਕੀ ਸਿੱਖ ਸੰਗਤ ਸਿੱਖੀ ਦੇ ਵਿੱਚ ਐਨ ਸਾਵਧਾਨ ਸਤਰਕ ਰਹਿੰਦੀ ਹੈ। ਤਰ ਸ਼ੁਸ਼ਕਤ ਜਲ ਕੋ ਜਿਮ ਕਾਂਖਤ। ਮਹਾਰਾਜ ਜਿਹੜਾ ਬਿਰ ਸ਼ੁਕਰਿਆ ਤੇ ਉਹ ਜਲ ਚਾਹੁੰਦਾ ਹੁੰਦਾ ਹੈ। ਪਿਤ ਦੇਖਣ ਸੁਤ ਚਾਹ ਮਹਾਨ। ਪਿਤਾ ਨੂੰ ਦੇਖਣ ਦੀ ਪੁੱਤਰ ਦੀ ਬੜੀ ਚਾਹਨਾ ਹੁੰਦੀ ਹੈ। ਬਿਨੈ ਸੁਨੀ ਸਭ ਸਿੱਖਿਅਨ ਮਨ ਕੀ। ਭਾਈ ਬੱਲੂ ਸੇਵਕ ਰਾਹੀਂ ਜਿੰਨੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੀ ਬੇਨਤੀ ਕਹੀ ਆਪ ਜੀ ਨੇ ਸੁਣਨਾ ਕੀਤੀ। ਬੋਲੇ ਸ੍ਰੀ ਸਤਿਗੁਰ ਸੁਖ ਖਾਨ। ਮਹਾਨ ਸੁਖਾਂ ਦੀ ਖਾਣ ਗੁਰੂ ਅਮਰਦਾਸ ਸਾਹਿਬ ਜੀ ਫਿਰ ਇਉਂ ਬੋਲੇ ਹਨ ਤਨਹੋ ਚੰਦੋਵਾ ਸੁੰਦਰ ਉਪਰ। ਭਾਈ ਬੱਲੂ ਜੀ ਸੋਹਣਾ ਜਿਹੜਾ ਚੰਦੋਵਾ ਹੈ ਉਹ ਤੁਸੀਂ ਲਾਉਂਦੇ ਹੋ ਤਨਦੇ ਹੋ। ਫਰਸ਼ ਕਰੋ ਬੈ ਬੈਠਣ ਇਸ ਥਾਨ। ਇਸ ਤਰ੍ਹਾਂ ਜਿੱਥੇ ਜਾ ਕੇ ਬੈਠਣਾ ਉਸ ਸਥਾਨ ਤੇ ਬਿਛਾਈਆਂ ਕਰ ਕਰਵਾ ਦੇਵੋ। ਬੱਲੂ ਨੇ ਸਭ ਕੀਨਸ ਤਿਆਰੀ। ਗੁਰੂ ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਭਾਈ ਬੱਲੂ ਜੀ ਨੇ ਸਾਰੀ ਕਹਿੰਦੇ ਉਸ ਤਿਆਰੀ ਕਰਵਾਈ ਹੈ। ਜਿਉਂ ਜਿਉਂ ਸ੍ਰੀ ਗੁਰ ਕੀਨ ਬਖਾਨ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਹੈ ਸੀ। ਆਏ ਸਿੰਘਾਸਨ ਪਰ ਤਬ ਬੈਠੇ। ਇਸ ਤਰ੍ਹਾਂ ਗੁਰਤਾ ਗੱਦੀ ਦਾ ਤਖ਼ਤ ਸਜ ਗਿਆ, ਚੰਦੋਆ ਲਾ ਦਿੱਤਾ, ਵਿਛੀਆਂ ਵਿਛੀਆਂ, ਕੀਰਤਨ ਸ਼ੁਰੂ ਹੋ ਗਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਸੰਗਤ ਵਿੱਚ ਆ ਬੈਠੇ ਹਨ। ਭਗਤ ਵਛਲ ਨਿਜ ਬਿਰਦ ਪਛਾਣ। ਭਗਤਾਂ ਨਾਲ ਪਿਆਰ ਕਰਨਾ ਆਪਣਾ ਇਹ ਬਿਰਦ ਸੁਭਾਅ ਪਰਨ ਪਛਾਣ ਕੇ। ਚੱਕਰ ਵਰਤ ਨਿਰਪ ਪੋਸ਼ਿਸ਼ ਪਹਿ ਰਹਿ। ਆਏ ਤਾਂ ਆਈ ਹੈ, ਜਿਵੇਂ ਚੱਕਰ ਵਰਤੀ ਜਿਹੜਾ ਰਾਜਾ ਕੋਈ ਨਵੀਂ ਪੁਸ਼ਾਕ ਪਹਿਨ ਲਵੇ। ਤਥਾ ਤ੍ਰਿਤਿਓ ਰੂਪ ਸੁਹਾਏ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਤੀਸਰਾ ਸਰੂਪ ਹੋ ਨੀਕ ਹੋ ਗਿਆ ਹੈ। ਜਿਮ ਇੱਕ ਨਟ ਹੋਏ ਸਾਂਗ ਕਰੈ ਬਹੁ। ਇੱਕੋ ਜਿਹੜਾ ਨਟ ਹੁੰਦਾ ਤਮਾਸ਼ਕੀਰ ਹੁੰਦਾ, ਬਹੁਤ ਤਰ੍ਹਾਂ ਦੇ ਸੁਭਾਗ ਜੇ ਧਾਰਨ ਕਰ ਲੈਂਦਾ, ਬਹੁਤ ਕੁਛ ਬਣ ਜਾਂਦਾ। ਬਦਲਹਿ ਵੇਖ ਜਗਤ ਦਿਖਰਾਏ। ਆਪਣਾ ਸਰੀਰ ਦਾ ਭੇਖ ਜਾਂ ਲਵਾਹ ਜੇ ਬਗਦ ਬਦਲ ਕੇ ਉਹ ਦਿਖਾਉਂਦਾ ਹੈ। ਦੇਖ ਨਿਹਾਰ ਭਿੰਨ ਦੇਖਣ ਹਾਰ ਭਿੰਨ ਪਹਿਚਾਨਣ। ਜਿਹੜੇ ਤਮਾਸ਼ਾ ਦੇਖਣ ਵਾਲੇ ਹਨ ਉਹ ਬਾਹਰਲਾ ਲਵਾਹ ਜਾਂ ਦੇਖ ਕੇ ਵੱਖਰਾ ਵੱਖਰਾ ਪਛਾਣਦੇ ਵੀ ਇਹ ਹੁਣ ਕੋਈ ਹੋਰ ਆਇਆ। ਸਭ ਕੀ ਮਤ ਕੌ ਦੇ ਬਿਰ ਮਾਏ। ਕਿਉਂਕਿ ਜਿਹੜਾ ਨਟ ਹੈ ਤਮਾਸ਼ਗੀਰ ਹੈ, ਉਹ ਤਰ੍ਹਾਂ ਤਰ੍ਹਾਂ ਦੇ ਭੇਖ ਜੇ ਬਦਲ ਦਿਖਾ ਕੇ ਸਾਰਿਆਂ ਦੀ ਅਕਲਮਤ ਨੂੰ ਭਰਮਾ ਦਿੰਦਾ ਹੁੰਦਾ ਹੈ। ਢਿੱਗ ਵਰਤੀ ਜੋ ਦਾਸ ਤਾਹਿਕੋ। ਜਿਹੜਾ ਤਮਾਸ਼ਗੀਰ ਦੇ ਕੋਲ ਰਹਿਣ ਵਾਲਾ ਹਮੇਸ਼ਾ ਉਹਨਾਂ ਦਾ ਸੇਵਕ ਜੰਬੂਰਾ ਜਾ ਹੁੰਦਾ ਹੈ। ਲਖ ਹੈ ਸੋ ਇੱਕ ਬਹੁ ਵੇਖ ਬਣਾਏ। ਉਹੀ ਜਾਣਦਾ ਹੁੰਦਾ ਜੰਬੂਰਾ ਜਾ ਵੀ ਇੱਕੋ ਜਿਹੜਾ ਤਮਾਸ਼ਗੀਰ ਸਾਡਾ ਮਾਲਕ ਹੈ ਨਾ, ਉਹ ਤਮਾਸ਼ਾ ਦਿਖਾਉਣ ਵਾਸਤੇ ਬਹੁਤ ਤਰ੍ਹਾਂ ਦੇ ਭੇਖ ਬਦਲ ਗਵਲ ਕੇ ਦਿਖਾ ਰਿਹਾ ਹੈ। ਤਿਮ ਸਤਿਗੁਰ ਕੇ ਸਿੱਖ ਸਮੀਪ ਸੋ। ਇਸ ਤਰ੍ਹਾਂ ਜਿਹੜੇ ਸਤਿਗੁਰੂ ਸਾਹਿਬ ਜੀ ਦੀ ਹਮੇਸ਼ਾ ਹਜ਼ੂਰੀ ਵਿੱਚ ਰਹਿਣ ਵਾਲੇ, ਬਹੁਤੇ ਨੇੜੇ ਰਹਿਣ ਵਾਲੇ ਹਨ। ਸੋ ਜਾਣਹਿ ਇੱਕ ਜੋਤ ਜਗੰਤ। ਉਹ ਸਾਰੇ ਜਾਣਦੇ ਵੀ ਇੱਕੋ ਗੁਰੂ ਨਾਨਕ ਸਾਹਿਬ ਦੀ ਹੁਣੇ ਜੋਤ ਜਗ ਰਹੀ ਹੈ ਤੀਸਰੇ ਸਰੀਰ ਵਿੱਚ। ਅਪਰ ਸਰੀਰ ਧਰਨ ਸਮ ਵੇਖ। ਹੋਰ ਜਿਹੜਾ ਕੋਈ ਸਰੀਰ ਧਾਰਨਾ ਹੈ ਤਾਂ ਜਿਵੇਂ ਕੋਈ ਉਹ ਪੁਸ਼ਾਕ ਤਮਾਸ਼ਗੀਰ ਜਾਂ ਬਦਲ ਲੈਂਦਾ ਹੈ, ਭੇਸ ਬਦਲਾ ਲੈਂਦਾ ਹੈ, ਇਸ ਤਰ੍ਹਾਂ ਦੀ ਵਾਂਗ ਹੀ ਹੈ। ਸੋ ਦ੍ਰਿੜ ਮਤ ਰੱਖ ਹੈ ਨਹੀਂ ਭੁਲੰਤ। ਆਪਣੀ ਅਕਲ ਵੱਧ ਨੂੰ ਪੱਕਿਆਂ ਕਰਕੇ ਨੀਚੇ ਵਾਲੀ ਰੱਖਦੇ, ਉਹ ਨਹੀਂ ਭੁੱਲਦੇ ਹਨ। ਸ੍ਰੀ ਨਾਨਕ ਅੰਗਦ ਅਬ ਸੋ। ਪਤਾ ਹੀ ਜਾਣਦੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਸਨ, ਫਿਰ ਗੁਰੂ ਅੰਗਦ ਸਾਹਿਬ ਜੀ ਸਨ। ਸੋ ਇਹ ਬੈਠੇ ਤਖਤ ਸੁਹਾਏ ਮਹੰਤ। ਇਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤਖਤ ਦੇ ਉੱਪਰ ਬੈਠੇ ਸੋਭ ਨੀਕ ਹੋ ਰਹੇ ਹਨ। ਆਇਸ ਪਾਏ ਨਿਕਟ ਸਭ ਆਏ। ਪੂਜਨੀ ਕੇ ਆਗਿਆ ਪਾ ਕੇ ਸਾਰੇ ਨੇੜੇ ਆ ਗਏ ਹਨ। ਬੰਧਨ ਕਰ ਅਕੋਰ ਅਰ ਪੰਤ। ਸ਼ਿਕਾਰਾਂ ਕਰਕੇ ਆਪੋ ਆਪਣੀਆਂ ਜਿਹੜੀਆਂ ਅਕੋਰ ਕੇ ਭੇਟਾਂ ਮਾਂ ਵਰਪਦੇ ਸਤਿਗੁਰੂ ਅੱਗੇ ਰੱਖਦੇ ਹਨ। ਦਰਸ਼ਨ ਕਰ ਕਰ ਆਨੰਦ ਧਰ ਧਰ। ਰਾਮਦਾਸ ਸਾਹਿਬ ਜੀ ਦੇ ਨੰਬਰ ਵਾਰ ਦਰਸ਼ਨ ਕਰ ਕਰਕੇ ਤੇ ਬੜਾ ਆਨੰਦ ਧਾਰ ਧਾਰ ਕੇ। ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ। ਆਪੋ ਵਿੱਚ ਹੀ ਮਿਲ ਮਿਲ ਕੇ ਤੇ ਬੜੇ ਪ੍ਰੇਮ ਦੇ ਸਹਿਤ ਗੁਣਾਂ ਨੂੰ ਕਹਿ ਰਹੇ ਹੈ, ਕਥਨ ਕਰ ਰਹੇ ਹੈ। ਉਦਿਓ ਗਿਆਨ ਰਵ ਹਰ ਅਗਿਆਨ ਤਮ। ਇਹ ਤਾਂ ਗਿਆਨ ਦੇ ਸੂਰਜ ਚੜ ਗਏ ਗੁਰੂ ਅਮਰਦਾਸ ਸਾਹਿਬ ਜੀ, ਅਗਿਆਨ ਦਾ ਹਨੇਰਾ ਇਹਨਾਂ ਨੇ ਦੂਰ ਕਰ ਦਿੱਤਾ ਹੈ। ਪੁਰਹਿ ਕਾਮਨਾ ਪ੍ਰਾਪਤ ਸੁਖਛੇਮ ਕਾਮਨਾ ਪੂਰੀਆਂ ਕਰ ਰਹੀ ਹੈ ਤੇ ਕਲਿਆਣ ਦੀ ਪ੍ਰਾਪਤੀ ਹੋ ਰਹੀ ਹੈ। ਬੁੱਢੇ ਆਦਿਕ ਸਿੱਖ ਸਕਲ ਜੇ ਬਾਬਾ ਬੁੱਢਾ ਸਾਹਿਬ ਜੀ ਆ ਲੈ ਕੇ ਜਿਵੇਂ ਫਕੀਰ ਸਧਾਰਨ ਮੁਖੀ ਮੁਖੀ ਸਿੱਖ ਸੇਵਕ ਸਨ। ਹਿਰਦੇ ਸ਼ੁੱਧ ਤਪਤਿਓ ਜਿਮ ਹੇਮ ਸਾਰਿਆਂ ਦੇ ਰਿਦ ਸ਼ੁੱਧ ਹੋਏ, ਹਿਰਦੇ ਸ਼ੁੱਧ ਹੋਏ ਹੈ। ਜਿਵੇਂ ਕਹਿੰਦੇ ਤਪਤ ਪਾਇਆ ਹੋਇਆ ਜਿਹੜਾ ਸੋਨਾ ਹੁੰਦਾ ਸ਼ੁੱਧ ਹੁੰਦਾ, ਜਿਵੇਂ ਬਾਰਾਂ ਮੰਨੀ ਦਾ ਨਿਮਰ ਹੋਏ ਘਰ ਬੈਠ ਗਏ ਢਿੱਗ। ਹਾਂ, ਬਹੁਤ ਨਿਮਰਤਾ ਦੇ ਸਹਿਤ ਨੇੜੇ ਜੇ ਹੋ ਕੇ ਬੈਠ ਗਏ ਹਨ ਸਾਰੇ ਹੀ। ਜਿਨਕੇ ਮਨ ਸਿੱਖੀ ਕਹੁ ਨੇਮ ਉਹਨਾਂ ਦੇ ਮਨ ਦੇ ਵਿੱਚ ਸਿੱਖੀ ਦੇ ਜਿਹੜੇ ਨਿਯਮ ਹੈ ਪੂਰੇ ਧਾਰਨ ਕੀਤੇ ਹੋਏ ਆ, ਸਿੱਖੀ ਦੇ ਨਿਯਮਾਂ ਵਿੱਚ ਚੱਲਣ ਵਾਲੇ ਹਨ। ਸ਼ਬਦ ਕੀਰਤਨ ਹੋਣ ਲੱਗਿਓ ਤਬ ਆਓ ਸਵੇਰੇ ਸ਼ਬਦਾਂ ਦਾ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਣ ਲੱਗ ਪਿਆ। ਕਰਹਿ ਰਬਾਬੀ ਰਾਗ ਅਲਾਪ ਦਾਨਾ ਤੇ ਦਾਲਾ ਏ ਦੋਵੇਂ ਭਰਾ ਰਾਗਾਂ ਵਿੱਚ ਜਿਹੜਾ ਅਲਾਪ ਹੈ ਕੀਰਤਨ ਕਰ ਰਹੇ ਹਨ। ਸ੍ਰੀ ਗੁਰ ਕੋ ਦਰਬਾਰ ਲੱਗਿਓ ਕਿਉਂ ਗੁਰੂ ਅਮਰਦਾਸ ਸਾਹਿਬ ਜੀ ਦਾ ਸੋਹਣਾ ਦਰਬਾਰ ਲੱਗ ਗਿਆ ਹੈ। ਸਿੱਖ ਸਿੱਖਿਅਨ ਕੈ ਮਨ ਆਨੰਦ ਥਾਪ ਵੇਖ ਵੇਖ ਕੇ ਸਿੱਖਾਂ ਦੇ ਮਨ ਦੇ ਜਿਹੜਾ ਜਿਹੜਾ ਆਨੰਦ ਹੈ ਇਸਤਤ ਹੋ ਰਿਹਾ ਟਿਕ ਰਿਹਾ ਹੈ। ਸੁਨੇ ਸ਼ਬਦ ਨਿਜ ਭਾਗ ਵੱਡੇ ਲਖ ਹਾਂ ਸ਼ਬਦ ਸੁਣ ਰਹੇ ਹੈ ਤੇ ਆਪਣੇ ਬਹੁਤ ਵੱਡੇ ਭਾਗ ਜਾਣ ਰਹੇ ਹੈ ਸਿੱਖ। ਵਿਦਤਿਓ ਜਹ ਤਹਿ ਗੁਰੂ ਪ੍ਰਤਾਪ ਇਸ ਤਰ੍ਹਾਂ ਜਿੱਥੇ ਕਿੱਥੇ ਹਰ ਜਗ੍ਹਾ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਤੇਜ ਪ੍ਰਤਾਪ ਪ੍ਰਗਟ ਹੋ ਗਿਆ। ਥਾਪ ਉਥਾਪਨ ਸਭ ਕੇ ਸਮਰੱਥ ਐਸਾ ਤੇਜ ਪ੍ਰਤਾਪ ਪ੍ਰਗਟ ਹੋ ਗਿਆ ਵੀ ਗੁਰੂ ਮਹਾਰਾਜ ਜੀ ਸਾਰਿਆਂ ਦੇ ਕਹਿੰਦੇ ਥਾਪਣ ਵਾਲੇ ਪੁੱਟਣ ਵਾਲੇ ਵੀ ਹੈ ਸਮਰੱਥ ਸਰਵ ਸ਼ਕਤੀਵਾਨ। ਪਾਪ ਕਲਾਪ ਖਾਪ ਹਰ ਜਾਪ ਇਸ ਤਰ੍ਹਾਂ ਸਮੂਹ ਪਾਪਾਂ ਦੇ ਨਾਸ ਕਰਨ ਵਾਲੇ ਹਰੀ ਦਾ ਜਾਪ ਜਪਾਉਣ ਵਾਲੇ ਆ ਜਾਂ ਜਪਾ ਕੇ ਦੋਹਰਾ ਗੁਰਤਾ ਗਾਦੀ ਪਰ ਥਿਰੇ ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਦੇ ਗੁਰਤਾ ਗੱਦੀ ਉੱਪਰ ਸਥਿਤ ਹੋ ਗਏ। ਤ੍ਰਿਤਿਓ ਰੂਪ ਨਵੀਨ ਹਾਂ ਇਹ ਤੀਸਰਾ ਸਰੂਪ ਬੜਾ ਨਵਾਂ ਨਰੋਆ। ਬੁੱਢੇ ਆਦਿਕ ਸਿੱਖੇ ਸਭ ਬੁੱਢਾ ਤੋਂ ਆ ਲੈ ਕੇ ਜਿੰਨੇ ਸਾਰੇ ਗੁਰੂ ਕੇ ਸਿੱਖ ਸਨ ਨਾਲ ਸਿਆਣਪ ਨਾਲ ਸਤਿਗੁਰੂ ਅਮਰਦਾਸ ਸਾਹਿਬ ਜੀ ਉਸਤਤ ਕਰਨ ਲੱਗ ਪਏ ਹਨ। ਤਿਰਭੰਗੀ ਛੰਦ ਕਲਯੁਗ ਨਰ ਤਾਰਨ ਲਖ ਇਹ ਕਾਰਨ ਇਹ ਗੁਰੂ ਅਮਰਦਾਸ ਸਾਹਿਬ ਜੀ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਇਸ ਤਰ੍ਹਾਂ ਦਾ ਇਹ ਕਾਰਨ ਜਾਣ ਕੇ ਤਨ ਕੋ ਤਾਰਨ ਕੀਨ ਪ੍ਰਭੋ ਇਹ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਇਹ ਸਰੀਰ ਧਾਰਨ ਕੀਤਾ ਹੋਇਆ। ਸਿੱਖਣ ਹਿਤਕਾਰੀ ਜਮ ਭੈ ਹਾਰੀ ਸਿੱਖਾਂ ਦੇ ਬੜੇ ਹਿੱਤ ਕਰਨ ਵਾਲੇ ਪ੍ਰੇਮ ਪਿਆਰ ਕਰਨ ਵਾਲੇ ਤੇ ਜਮਾਂ ਦੇ ਭੈ ਨੂੰ ਨਾਸ ਕਰਨ ਵਾਲੇ ਹੋ। ਭਗਤ ਬਿਥਾਰੀ ਆਪ ਵਿਭੋ ਆਪ ਜੀ ਨੇ ਪ੍ਰੇਮਾ ਭਗਤੀ ਨੂੰ ਫੁਲਾਉਣਾ ਕੀਤਾ ਵਿਭੋ ਕੀ ਵਿਆਪਕ ਸਰੂਪ ਹੋ ਜੀ। ਦਾਸਨ ਸੁਖ ਦਾਤਾ ਪੁਰਖ ਵਿਧਾਤਾ ਹਾਂ ਮਹਾਰਾਜ ਪੁਰਖ ਵਿਧਾਤਾ ਫਲ ਪ੍ਰਦਾਤੇ ਹੋ ਦਾਸਾਂ ਨੂੰ ਸੁਖਾਂ ਦੇ ਦਾਤਾ ਹੋ ਜੀ। ਅਨ ਭੈ ਰਾਤਾ ਰੂਪ ਥਿਰੇ ਜਿਹੜਾ ਅਨੁਭਵ ਕੀ ਗਿਆਨ ਸਰੂਪ ਉਹਦੇ ਵਿੱਚ ਰੱਤੇ ਹੋਏ ਹੋ ਤੇ ਇਸ ਤਰ੍ਹਾਂ ਕਹਿੰਦੇ ਆਪਣੇ ਸਵੈ ਸਰੂਪ ਵਿੱਚ ਟਿਕੇ ਹੋਏ ਹੋ। ਜੈ ਜੈ ਗੁਰਦੇਵਾ ਅਲਖ ਅਭੇਵਾ ਇਹ ਸਾਡੇ ਗੁਰਦੇਵ ਗੁਰੂ ਅਮਰਦਾਸ ਸਾਹਿਬ ਜੀ ਲਖਣੇ ਤੋਂ ਰਹਿ ਭੇ ਤੋਂ ਰਹਿ ਤੁਹਾਡੀ ਜੈ ਹੋਵੇ ਜੈ ਹੋਵੇ। ਸੁਰ ਨਰ ਸੇਵਾ ਦੇਵ ਹਰੇ ਆਪਦੇ ਮਹਾਰਾਜ ਜਿਹੜੇ ਦੇਵ ਤੇ ਮਨੁੱਖ ਸੇਵਾ ਕਰਦੇ ਆਪ ਦੇ ਪ੍ਰਕਾਸ਼ ਰੂਪ ਹਰੀ ਹੋ। ਕਲ ਕਲਖ ਨਿਕੰਦਨ ਜਗ ਗਰ ਬੰਧਨ ਮਹਾਰਾਜ ਕਲਯੁਗ ਦੇ ਜਿੰਨੇ ਪਾਪ ਹੈ ਉਹਨਾਂ ਨੂੰ ਕੱਟਣ ਵਾਲੇ ਹੋ। ਹੇ ਜਗ ਗੁਰੂ ਆਪ ਜੀ ਨੂੰ ਨਮਸਕਾਰ ਹੈ। ਤਾਰਹ ਮੰਦਨ ਕਰ ਕਰਨਾ ਮਹਾਰਾਜ ਕਿਰਪਾ ਕਰਕੇ ਤਰਸ ਕਰਕੇ ਮੰਦ ਬੁੱਧੀ ਵਾਲਿਆਂ ਭੈੜਿਆਂ ਲੋਕਾਂ ਨੂੰ ਵੀ ਧਾਰਦੇ ਹੋ ਜੀ। ਸਭ ਹਿਨ ਕੇ ਸਵਾਮੀ ਅੰਤਰ ਜਾਮੀ ਸਾਡੇ ਸਾਰਿਆਂ ਦੇ ਮਹਾਰਾਜ ਸਾਮੀ ਹੋ ਅਤੇ ਹਮੇਸ਼ਾ ਅੰਦਰਲੀਆਂ ਜਾਣਨ ਵਾਲੇ ਨਿਤ ਨਿਸ਼ਕਾਮੀ ਦੁੱਖ ਦਰਨਾ ਹਮੇਸ਼ਾ ਜਿਹੜੇ ਕਾਮਨਾ ਤੋਂ ਰਹਿਤ ਉਹਨਾਂ ਦੇ ਦੁੱਖ ਦਰਦਾਂ ਨੂੰ ਦਲ ਦੇਣ ਵਾਲੇ ਹੋ ਔਰ ਇੱਛਾ ਪੂਰਨ ਸਤਰਨ ਚੂਰਨ ਗੁਰਸਿੱਖਾਂ ਦੀਆਂ ਜਿਹੜੀਆਂ ਸਭ ਇੱਛਾ ਨੂੰ ਪੂਰੀਆਂ ਕਰ ਦੇਣ ਵਾਲੇ ਗੁਰਸਿੱਖਾਂ ਦੇ ਅੰਦਰ ਜਿਹੜੇ ਕਾਮ ਕ੍ਰੋਧ ਬੈਰੀ ਬੈਠੇ ਉਹਨਾਂ ਨੂੰ ਚੂਰਾ ਚੂਰਾ ਕਰ ਦੇਣ ਵਾਲੇ ਦਾਸਨ ਤੂਰਨ ਦੇਰ ਸਰਨਾ ਜਿਹੜੇ ਆਪ ਜੀ ਦੇ ਦਾਸ ਉਹਨਾਂ ਨੂੰ ਬੜੀ ਛੇਤੀ ਆਪ ਸ਼ਰਨ ਦਾ ਆਸਰਾ ਦੇਣ ਵਾਲੇ ਹੋ ਜੈ ਜੈ ਗੁਰ ਅਮਰੰ ਪਤ ਸਭ ਅਮਰੰ ਹੇ ਗੁਰੂ ਅਮਰਦਾਸ ਹੈ ਮਹਾਰਾਜ ਆਪ ਜੀ ਦੀ ਜੈ ਹੋਵੇ ਫਤਿਹ ਹੋਵੇ ਆਪ ਤਾਂ ਸਾਰੇ ਜਿਹੜੇ ਅਮਰੋਂ ਕੀ ਦੇਵਤੇ ਉਹਨਾਂ ਦੇ ਪਤ ਮਾਲਕ ਹੋ ਸਦ ਅਜ ਅਮਰੰ ਹਮ ਪਰਨਾ ਸਦਾਈ ਅਜਨਮਾ ਰੂਪ ਤੇ ਅਮਰ ਅਵਨਾਸ਼ੀ ਰੂਪ ਹੈ ਸਾਡੇ ਸਾਰਿਆਂ ਦੇ ਪਰਨਾ ਆਸਰਾ ਰੂਪ ਹੋ ਜੀ ਪਾਦੜੀ ਛੰਦ ਇਸ ਭਾਂਤ ਸਿੱਖਿਆ ਸਭ ਸੁਤ ਤਕੀਨ ਇਸ ਤਰ੍ਹਾਂ ਗੁਰਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਕੇ ਹਜ਼ੂਰੀ ਵਿੱਚ ਬੈਠਿਆਂ ਉਸਤੀ ਕੀਤੀ ਹੈ ਇਮ ਦੇਹੁ ਦਰਸ ਹਮ ਕੋ ਪਰ ਵੀ ਨਾਲੇ ਵੀ ਕਿਹਾ ਉਸਤੀ ਤੋਂ ਬਾਅਦ ਹੇ ਪ੍ਰਵੀਨ ਸਤਿਗੁਰੂ ਜਿਵੇਂ ਅੱਜ ਦਰਸ਼ਨ ਬਖਸ਼ੇ ਇਸ ਤਰ੍ਹਾਂ ਹਮੇਸ਼ਾ ਹੀ ਆਪ ਅੰਮ੍ਰਿਤ ਵੇੜੇ ਤੇ ਸ਼ਾਮ ਦੇ ਸਮੇਂ ਦਰਸ਼ਨ ਬਖਸ਼ਿਆ ਕਰ ਦਾਸਨ ਮਝਾਰ ਬੈਠੋ ਸਦੀ ਹੇ ਗੁਰੂ ਅਮਰਦਾਸ ਸਾਹਿਬ ਅਸੀਂ ਆਪ ਜੀ ਦੇ ਦਾਸ ਹੈ ਸਾਡੇ ਦਾਸਾਂ ਦੇ ਵਿਚਕਾਰ ਬੈਠਿਆ ਕਰੋ ਜੀ ਸਭ ਕੋ ਅਲੰਬ ਅਬ ਆਪ ਥੀਵ ਕਿਉਂਕਿ ਸਾਰੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੇ ਹੁਣ ਆਪ ਆਸਰਾ ਹੋ ਰਹੇ ਹੋ ਜੀ ਸ੍ਰੀ ਨਾਨਕ ਅੰਗਦ ਰੂਪ ਦੋਏ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਬਾਅਦ ਦੂਸਰੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਸਨ ਪਰ ਲੋਕ ਗਮਨ ਬੈਕੁੰਠ ਸੋਏ ਹੁਣ ਮਹਾਰਾਜ ਸਮੇਂ ਅਨੁਸਾਰ ਸੱਚਖੰਡ ਜਾਣਾ ਹੋ ਗਿਆ ਗੁਰ ਭਏ ਆਪ ਤਿਨਕੇ ਸਥਾਨ ਹੁਣ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਸਥਾਨ ਤੇ ਆਓ ਗੁਰੂ ਰੂਪ ਹੋ ਗਏ ਦੇਹੋ ਨਾਮ ਦਾਨ ਤਾਰਹ ਜਹਾਨ ਇਸ ਤਰ੍ਹਾਂ ਮਹਾਰਾਜ ਸਾਰਿਆਂ ਗੁਰਸਿੱਖਾਂ ਨੂੰ ਨਾਮ ਦਾ ਦਾਨ ਦੇ ਕੇ ਸੰਸਾਰ ਤੋਂ ਧਾਰ ਦੋ ਸੁਣ ਬਿਨੈ ਸਭਨ ਤੇ ਉਚਿਤ ਜੋਏ ਹਾਂ ਸਾਰਿਆਂ ਗੁਰਸਿੱਖਾਂ ਤੋਂ ਬੇਨਤੀ ਸੁਣ ਕੇ ਜੋ ਯੋਗਤਾ ਵਾਲੀ ਸੀ ਮੁਖ ਭਨਿਓ ਭਲੋ ਇਹ ਰੀਤ ਹੋਏ ਮਹਾਰਾਜ ਨੇ ਮੁੱਖੋਂ ਕਿਹਾ ਵੀ ਇਹ ਤਾਂ ਬੜੀ ਚੰਗੀ ਰੀਤੀ ਹੈ ਚੰਗੀ ਮਰਯਾਦਾ ਹੋਣੀ ਹੀ ਚਾਹੀਦੀ ਹੋਵੇਗੀ ਸਿੱਖਿਅਨ ਮਝਾਰ ਹਮਰੋ ਨਿਵਾਸ ਸਾਡਾ ਨਿਵਾਸ ਕੋਈ ਵੱਖਰਾ ਹੈ ਸਾਡਾ ਵੀ ਜਿਹੜਾ ਨਿਵਾਸ ਹੈ ਗੁਰੂ ਕੇ ਸਿੱਖਾਂ ਵਿੱਚ ਹੀ ਹੈ ਹਮੇਸ਼ਾ ਚਿੱਤ ਚਾਹੈ ਸਦਾ ਪੂਰਹ ਸੋ ਆਸ ਚਿੱਤ ਸਾਡਾ ਚਾਹੁੰਦਾ ਰਿਹਾ ਵੀ ਗੁਰਸਿੱਖਾਂ ਦੇ ਵਿੱਚ ਬੈਠ ਕੇ ਸਭ ਦੀਆਂ ਆਸਾਂ ਅਸੀਂ ਪੂਰੇ ਕਰਦੇ ਰਹੀਏ ਗੁਰ ਸਿੱਖਿਆ ਧਨ ਵੱਡ ਭਾਗ ਹੋਏ ਇਹ ਵੀ ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਤਨਤਾ ਯੋਗ ਹੈ ਤੇ ਵੱਡਿਆਂ ਭਾਗਾਂ ਵਾਲੇ ਹੋ ਰਹੇ ਤਿੰਨ ਕੋ ਮਿਲਾਪ ਸਭ ਵਿਘਨ ਸੋਖੋ ਐਸੇ ਵੱਡੇ ਭਾਗਾਂ ਵੱਲ ਗੁਰਸਿੱਖਾਂ ਦਾ ਜਿਹੜਾ ਮੇਲ ਮਿਲਾਪ ਹੈ ਤਾਂ ਸਾਰੇ ਵਿਘਨਾਂ ਨੂੰ ਨਾਸ਼ ਕਰਨ ਵਾਲਾ ਹੈ ਕਰ ਬਚ ਬਿਲਾਸ ਬਹੁ ਇਸ ਪ੍ਰਕਾਰ ਇਸ ਤਰ੍ਹਾਂ ਆਨੰਦਮਈ ਜਿਹੜੇ ਬਚਨ ਕਰਕੇ ਬਹੁਤ ਤਰ੍ਹਾਂ ਦੇ ਪੁਨ ਉਠਤ ਭਏ ਸ੍ਰੀ ਗੁਰ ਉਦਾਰ ਸਭ ਤੋਂ ਉਦਾਰ ਸਖੀ ਦਾਤੇ ਜਾਂ ਉਦਾਰ ਸ੍ਰੇਸ਼ਟ ਸਤਿਗੁਰੂ ਹੈ ਉਹ ਸਭਾ ਵਿੱਚੋਂ ਉੱਠ ਖੜੋਤੇ ਇਮਨਿਤਾ ਪ੍ਰਤੀ ਦਰਸ਼ਨ ਦੇਤ ਤੀਸਰਾ ਪਰ ਹਮੇਸ਼ਾ ਹੀ ਗੁਰੂ ਮਹਾਰਾਜ ਜੀ ਗੁਰ ਤਖਤ ਦੀ ਉੱਪਰ ਤਖਤ ਉੱਪਰ ਬੈਠ ਕੇ ਦਰਸ਼ਨ ਦਾਰ ਦਿੰਦੇ ਹਨ ਪੁਨ ਆਏ ਸੰਗਤਾਂ ਬਹੁ ਨਿਕੇਤ ਜਿੰਨੀਆਂ ਵੀ ਸਿੱਖ ਸੰਗਤਾਂ ਬਹੁ ਘਰਾਂ ਵਿੱਚੋਂ ਚੱਲ ਕੇ ਆਉਂਦੀਆਂ ਹਨ ਹੱਥ ਮੋਹ ਮਿਰਗ ਗੁਰ ਸਬਤ ਸਿੰਘ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਮੋਹ ਰੂਪੀ ਹਰਨ ਨੂੰ ਮਾਰ ਕੇ ਗੁਰੂ ਮਹਾਰਾਜ ਜੀ ਸ਼ੇਰ ਵਾਂਗੂ ਸੋਦੇ ਪਿਖ ਲਹਿ ਸੰਤੋਖ ਸੰਤੋਖ ਸਿੰਘ ਜਿਹੜਾ ਕਵੀ ਸੰਤੋਖ ਸਿੰਘ ਉਹ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਵੇਖ ਕੇ ਸੰਤੋਖ ਪ੍ਰਾਪਤ ਕਰ ਰਿਹਾ ਹੈ ਦੋਹਰਾ ਸਪਤ ਦਿਵਸ ਪਿੱਛੇ ਪ੍ਰਭੂ ਸੱਤ ਦਿਨਾਂ ਤੋਂ ਬਾਅਦ ਫਿਰ ਗੁਰੂ ਅਮਰਦਾਸ ਸਾਹਿਬ ਮਾਲਕ ਨੇ ਠਹਿਰਾਇਵ ਵਿਵਹਾਰ ਹਮੇਸ਼ਾ ਦਾ ਜਿਹੜਾ ਵਿਵਹਾਰ ਹੈ ਹਮੇਸ਼ਾ ਦਾ ਕਰਤੱਵ ਪੱਕਾ ਕਰ ਲਿਆ ਟਿਕਾ ਲਿਆ ਚਲ ਹੈ ਨਿਤਾ ਪ੍ਰਤਿਸੀ ਬਿਦ ਉਸੇ ਵਿਵਹਾਰ ਵਿੱਚ ਹਮੇਸ਼ਾ ਮਹਾਰਾਜ ਚੱਲੇ। ਸੁਨਹੋ ਸੋ ਕਵਰ ਉਚਾਰ ਹਮੇਸ਼ਾ ਦਾ ਕਰਤੱਵ ਕੀ ਸੀ? ਕਵੀ ਜੀ ਕਹਿੰਦਾ ਮੈਂ ਉਚਾਰਨ ਕਰਨਾ, ਤੁਸੀਂ ਸਰੋਤੇ ਜਨੋ ਸੁਣ ਲਓ। ਨਿਸ਼ਾਨੀ ਛੰਦ ਜਾਮ ਨਿਸ਼ਾ ਬਾਕੀ ਰਹਿ, ਹਮੇਸ਼ਾ ਦਾ ਵਿਵਹਾਰ ਇਹ ਸੀ ਵੀ ਜਦੋਂ ਪਹਿਰ ਰਾਤ ਬਾਕੀ ਰਹਿ ਜਾਂਦੀ ਹੈ। ਹੋਏ ਅੰਮ੍ਰਿਤ ਵੇਲਾ, ਇਸ ਤਰ੍ਹਾਂ ਕਹਿੰਦੇ ਅੰਮ੍ਰਿਤ ਵੇਲਾ ਹੋਏ ਆਉਂਦਾ ਹੈ, ਤਬ ਜਾਗਹਿ ਸ੍ਰੀ ਸਤਿਗੁਰੂ, ਤਦੋਂ ਗੁਰੂ ਅਮਰਦਾਸ ਸਾਹਿਬ ਜੀ ਜਾਗ ਪੈਂਦੇ ਨੇ। ਲਖ ਭਗ ਭਜਨ ਸੁਹੇਲਾ, ਸੁਖ ਦੇਣ ਵਾਲਾ ਭਜਨ ਕਰਨ ਵਾਲਾ ਸਮਾਂ ਸਮਝ ਕੇ, ਬੱਲੂ ਆ ਗਿਆ ਲੇਹ ਤਬ, ਭਾਈ ਬੱਲੂ ਸੇਵਕ ਜੀ ਗੁਰੂ ਅਮਰਦਾਸ ਸਾਹਿਬ ਜੀ ਤਦੋਂ ਆਗਿਆ ਲੈ ਕੇ, ਜਲ ਕੋ ਉੱਠ ਜਾਵੇ, ਵਿਆਸਾ ਨਦੀ ਦੇ ਉੱਪਰ ਜਲ ਲੈਣ ਲਈ ਉੱਠ ਕੇ ਚਲਾ ਜਾਂਦਾ ਹੈ। ਸਲਤ ਸਲਤਾ ਤੇ ਭਰ ਕਲਸ ਕੋ, ਵਿਆਸਾ ਨਦੀ ਵਿੱਚੋਂ ਜਲ ਦਾ ਘੜਾ ਭਰ ਲੈਂਦਾ ਹੈ। ਮੱਜਨ ਕਰਵਾਵੇ, ਗੁਰੂ ਅਮਰਦਾਸ ਸਾਹਿਬ ਜੀ ਦਾ ਜਲ ਦੇ ਨਾਲ ਲਿਆ ਕੇ ਇਸ਼ਨਾਨ ਕਰਵਾਉਂਦਾ ਹੈ। ਕੇਸਨ ਮਿਹਨਤ ਦਦੀ ਸੋ, ਗੁਰੂ ਅਮਰਦਾਸ ਸਾਹਿਬ ਜੀ ਹਮੇਸ਼ਾ ਕਹਿੰਦੇ ਦਹੀਂ ਦੇ ਨਾਲ ਜਿਹੜੇ ਕੇਸ ਹੈ, ਗੁਰ ਕਰਹਿ ਸਕਾਰੇ, ਅੰਮ੍ਰਿਤ ਵੇਲੇ ਮਹਾਰਾਜ ਦਹੀਂ ਦੇ ਨਾਲ ਇਸ਼ਨਾਨ ਕਰਦੇ, ਜਾਣੀ ਹਮੇਸ਼ਾ ਸੀਸ ਵਿੱਚ ਦਹੀਂ ਪਾ ਕੇ ਫਿਰ ਇਸ਼ਨਾਨ ਕਰਦੇ। ਪਰਮ ਬਿਰਧ ਬਹੁ ਸੇਤ ਕੱਚ, ਕਿਉਂਕਿ ਬਹੁਤ ਬਿਰਧ ਅਵਸਥਾ ਵਾਲੇ ਹੋ ਗਏ ਹੈ, ਜਿੰਨੇ ਸਿਰ ਦੇ ਕੇਸ ਆ ਉਹ ਚਿੱਟੇ ਹੋਏ ਪਏ। ਕਰਸ ਮਸ ਪਖਾਰੇ, ਕਰ ਸਮਸ ਪਖਾਰੇ, ਇਸ ਤਰ੍ਹਾਂ ਹੱਥਾਂ ਨਾਲ ਸੋਹਣਾ ਜਿਹੜਾ ਚਿੱਟਾ ਦਾੜਾ ਹੈ ਉਹ ਵੀ ਦਹੀਂ ਨਾਲ ਧੋਂਦੇ। ਬੱਲੂ ਸਰਬ ਸਰੀਰ ਕੋ, ਬਾਕੀ ਜਿੰਨਾ ਸਰੀਰ ਆ ਉਹਦੇ ਉੱਪਰ ਭਾਈ ਬੱਲੂ ਸੇਵਕ ਜੀ ਉਬਟਨ ਉਬਟਨ ਮਲ ਆਛੇ, ਇਸ ਤਰ੍ਹਾਂ ਕਹਿੰਦਾ ਚੰਗੀ ਤਰ੍ਹਾਂ ਜਿਹੜਾ ਬਟਣਾ ਜਾ ਮਲਦਾ ਹੈ। ਸੁਧ ਹੋਏ ਇਸ ਰੀਤ ਸੋ, ਇਸ ਰੀਤੀ ਨਾਲ ਮਹਾਰਾਜ ਇਸ਼ਨਾਨ ਤੋਂ ਬਾਅਦ ਸੁਧ ਪਵਿੱਤਰ ਹੋ ਕੇ ਪੱਟ ਪਹਿਰ ਹੈ ਪਾਛੇ, ਬਾਅਦ ਵਿੱਚ ਕਹਿੰਦੇ ਸੋਹਣੇ ਵਸਤਰ ਪਹਿਨ ਲੈਂਦੇ ਹਨ। ਤਿਲਕ ਲਗਾਵ ਹੈ ਭਾਲ ਮਹਿ, ਇਸ ਤਰ੍ਹਾਂ ਮੱਥੇ ਵਿੱਚ ਤਿਲਕ ਵੀ ਲਾ ਲੈਂਦੇ ਹਨ। ਸੁੰਦ ਸੁਭ ਚੰਦਨ ਕੇਰਾ, ਸੋਹਣੇ ਕਹਿੰਦੇ ਚੰਗੇ ਚੰਦਨ ਦਾ, ਬਹੁਰ ਸਿੰਘਾਸਨ ਪਰ ਥਿਰ ਹੈ, ਉਸ ਬਾਅਦ ਕਹਿੰਦੇ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸਜਾਂਦੇ। ਇੱਕ ਮਨ ਤਿਸ ਬੇਰਾ, ਜਿਹੜਾ ਮਨ ਹੈ ਕਹਿੰਦੇ ਇੱਕ ਮਨ ਹੋ ਜਾਂਦਾ, ਇਕਾਗਰ ਹੋ ਜਾਂਦਾ ਉਸ ਵੇਲੇ। ਨਿਜ ਆਨੰਦ ਮਹਿ ਲੀਨ ਹੋਏ, ਜਿਹੜਾ ਆਪਣਾ ਸਵੈ ਸਰੂਪ ਦਾ ਆਨੰਦ ਉਹਦੇ ਵਿੱਚ ਲੀਨ ਹੋ ਜਾਂਦੇ ਚੰਗੀ ਤਰ੍ਹਾਂ। ਲੱਗ ਸਹਿਜ ਸਮਾਧਾ, ਇਸ ਤਰ੍ਹਾਂ ਸਹਿਜੇ ਕਹਿੰਦੇ ਸਮਾਧੀ ਲੱਗ ਜਾਂਦੀ, ਜੁੜ ਜਾਂਦੀ। ਜੋਗੀ ਸਿਵ ਸਿਵ ਬ੍ਰਹਮਾਦ ਸਭ, ਜਿੰਨੇ ਜੋਗ ਸਾਧਨਾ ਕਰਨ ਵਾਲੇ ਸ਼ਿਵ ਜੀ ਤੇ ਬ੍ਰਹਮਾਦ ਕਹਿ ਸਾਰੇ, ਜਿਸ ਕਰ ਹੈ ਅਰਾਧਾ, ਆਰਾਧਨ ਕਰਦੇ ਆ ਵਾਹਿਗੁਰੂ ਦਾ ਉਹਦੇ ਵਿੱਚ ਸਮਾਧੀ ਆਪ ਜੀ ਦੀ ਜੁੜ ਜਾਂਦੀ। ਪ੍ਰਾਤ ਹੋਤ ਲੱਗ ਇਸੀ ਬਿਦ, ਇਸ ਤਰ੍ਹਾਂ ਸਮਾਧੀ ਵੀ ਜੁੜਿਆ ਹੋਇਆ ਸਵੇਰ ਹੋਇਆਉਂਦੀ। ਇਸ ਸਥਿਰਤਾ ਪਾਵੇ, ਆਪ ਜੀ ਕਹਿੰਦੇ ਇਸ ਤਰ੍ਹਾਂ ਸਮਾਧੀ ਵਿੱਚ ਹੀ ਟਿਕਾ ਪਾਉਂਦੇ ਟਿਕੇ ਰਹਿੰਦੇ। ਬਹੁਰ ਰਬਾਬੀ ਆਏ ਕਰ, ਫਿਰ ਜਿਹੜੇ ਕੋਈ ਕੀਰਤਨੀ ਹੈ ਉਹ ਆ ਜਾਂਦੇ ਹਨ। ਗੁਰ ਸ਼ਬਦ ਸੋ ਗਾਵੇ, ਸਭਾ ਵਿੱਚ ਬੈਠ ਕੇ ਗੁਰੂ ਦੇ ਸ਼ਬਦਾਂ ਨੂੰ ਗਾਇਨ ਕਰਦੇ। ਅਨਕ ਰੀਤ ਕੇ ਰਾਗ ਕੋ, ਅਨੇਕਾਂ ਕਹਿੰਦੇ ਰੀਤਾਂ ਦੇ ਨਾਲ ਜਿਹੜੇ ਕੋਈ ਰਾਗ ਰਾਗਨੀਆਂ ਹਨ। ਸੁਣ ਆਨੰਦ ਬਿਲੰਦੇ, ਗੁਰੂ ਕੇ ਸਿੱਖ ਸੁਣ ਸੁਣ ਕੇ ਉਹ ਆਨੰਦ ਬੜੇ ਭਾਰੀ ਆਨੰਦ ਖੁਸ਼ ਹੁੰਦੇ। ਮਨੋ ਮਦਰ ਘਨ ਗਰਜ ਤੇ, ਮਨੋ ਕਹਿੰਦੇ ਮਿੱਠੀ ਮਿੱਠੀ ਆਵਾਜ਼ ਨਾਲ ਬਦਲੀ ਗਾਜਰੀਆਂ ਰਾਗੀ ਸੰਕੀਰਤਨ ਕਰਦੇ ਹੈ। ਜਿਉ ਮੋਰ ਸੁਹੰਤੇ, ਕਹਿੰਦੇ ਬੱਦਲ ਗਰਜੇ ਤੋਂ ਮੋਰ ਸਹਿੰਦੇ ਸਹੁੰਦੇ ਆ ਬੋਲਦੇ ਹਨ। ਇਸ ਤਰ੍ਹਾਂ ਸਿੱਖ ਪਹਿਲਾਂ ਪਾਉਂਦੇ ਮੋਰਾਂ ਖੁਸ਼ ਹੁੰਦੇ ਹਨ। ਸ੍ਰੀ ਨਾਨਕ ਅੰਗਦ ਗੁਰੂ, ਹਾਂ ਰਾਗੀ ਸਿੰਘ ਇਸ ਤਰ੍ਹਾਂ ਸਿਫਤ ਕਰਦੇ ਵੀ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ, ਇਨਕੀ ਵਡਿਆਈ, ਇਹਨਾਂ ਨੇ ਕਹਿੰਦੇ ਉਹ ਰਾਗਾਂ ਵਿੱਚ ਕੀਰਤਨ ਕਰਦੇ ਵਡਿਆਈ ਕਰਦੇ। ਬਖਸ਼ਿਸ਼ ਦਈ ਨਿਹਾਲ ਕਰ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਦਿੱਤੀ ਉਹਨਾਂ ਨੂੰ ਨਿਹਾਲੋ ਨਿਹਾਲ ਕਰ। ਦਿੱਤਾ ਨਰ ਸੁਖ ਸਮਦਾਈ ਜਿਨੇ ਪੁਰਸ਼ ਉਹਨਾਂ ਨੂੰ ਬੜੇ ਸੁਖਾਂ ਦੇ ਸਹਿਤ ਕਰ ਦਿੱਤਾ ਬਖਸ਼ਾ ਕਰਕੇ ਪ੍ਰੇਮ ਸੰਗ ਸਿਮਰਨ ਕਰ ਹੈ ਪ੍ਰੇਮ ਦੇ ਨਾਲ ਸਿਮਰਨ ਕਰਦੇ ਸਾਰੇ ਮੁਖ ਧਨ ਉਚਾਰ ਹੈ ਜਿਨੇ ਗੁਰੂ ਕੇ ਸਿੱਖ ਮੁਖੋ ਧਨ ਹੈ ਧਨ ਹੈ ਉਹ ਕਹਿੰਦੇ ਹਨ ਪੁਲਕਾਵਲ ਗਦ ਗਦ ਗਿਰਾ ਨੂੰ ਤਾਂ ਪੁਲਕਾਵਲੀ ਆ ਜਾਂਦੀ ਲੂ ਕੰਡੇ ਖੁਸ਼ੀ ਵੀ ਖੜੇ ਹੋ ਜਾਂਦੇ ਹੈ ਤੇ ਬਾਣੀ ਗਦ ਗਦ ਹੋ ਜਾਈ ਘੰਟ ਰੁਕ ਜਾਂਦਾ ਹੈ ਉਪਕਾਰ ਵਿਚਾਰ ਹੈ ਗੁਰੂ ਕੇ ਜਿਹੜੇ ਪਰਉਪਕਾਰ ਹੈ ਜਦੋਂ ਉਹਨਾਂ ਦੀ ਵਿਚਾਰ ਕਰਦੇ ਯਾਦ ਆ ਜਾਂਦੇ ਲੀਨ ਹੋਏ ਮਨ ਗੁਰ ਚਰਨ ਕਈਆਂ ਗੁਰਸਿੱਖਾਂ ਦਾ ਜਿਹੜਾ ਮਨ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਲੀਨ ਹੋ ਜਾਂਦਾ ਜੁੜ ਜਾਂਦਾ ਅਸ ਅੰਮ੍ਰਿਤ ਵੇਲਾ ਕਹਿੰਦੇ ਅੰਮ੍ਰਿਤ ਦਾ ਸਮਾਂ ਵੇਲਾ ਹੈ ਅੰਮ੍ਰਿਤ ਬਰਖਤ ਗੁਰ ਨਿਕਟ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਮਾਨੋ ਅੰਮ੍ਰਿਤੀ ਬਰਸਦਾ ਹੈ ਵਰਦਾ ਹੈ ਸੁਨ ਹੋਤ ਸੁਹੇਲਾ ਜਿਹੜੇ ਸ਼ਬਦ ਕੀਰਤਨ ਸੁਣਦੇ ਉਹ ਸੁਖੀ ਹੋ ਰਹੇ ਜਿਨਕੇ ਸੁਭ ਵੱਡੇ ਭਾਗ ਹੈ ਇਹਨਾਂ ਦੇ ਚੰਗੇ ਕਹਿੰਦੇ ਵੱਡੇ ਭਾਗ ਹਨ ਪਹੁੰਚਹਿ ਤਿਸ ਕਾਲਾ ਜਦੋਂ ਕੀਰਤਨ ਹੋ ਜਾਂਦਾ ਹੈ ਗੁਰੂ ਮਹਾਰਾਜ ਬੈਠ ਜਾਂਦੇ ਉਸ ਵੇਲੇ ਆ ਪੁੱਜਦੇ ਸੰਗਤ ਵਿੱਚ ਜਿਮ ਸਮੁੰਦ ਕੀ ਝਾਲ ਤੇ ਜਿਵੇਂ ਕਹਿੰਦੇ ਜਦੋਂ ਸਮੁੰਦਰ ਦੇ ਵਿੱਚੋਂ ਛਲਜੀ ਉੱਠਦੀ ਹੈ ਲਹਿ ਰਤਨ ਸੁਖਾਲਾ ਉੱਥੋਂ ਫਿਰ ਜਿਹੜੇ ਰਤਨ ਆਦਿਕ ਹੈ ਕਹਿੰਦੇ ਸੌਖਿਆਂ ਲੈ ਲਈਦੇ ਲੱਭ ਪੈਂਦੇ ਹਨ ਇਸ ਪ੍ਰਕਾਰ ਗੁਰ ਨਿਕਟ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਾਸੋਂ ਸਦ ਗੁਣ ਕੋ ਪਾਵੈ ਜਿਹੜਾ ਸੁਮਾਰਾ ਦੀ ਹਜ਼ੂਰੀ ਵਿੱਚ ਆ ਜਾਂਦਾ ਹੈ ਦੈਵੀ ਗੁਣਾਂ ਨੂੰ ਸਤਸੰਤੋਖ ਆਦਿਕਾਂ ਨੂੰ ਸਹਿਜੇ ਪਾ ਲੈਂਦਾ ਹੈ ਜਨਮ ਮਰਨ ਚਿਰ ਕਾਲ ਕੇ ਜਿਹੜਾ ਬਹੁਤੇ ਸਮੇਂ ਦਾ ਜਨਮ ਤੇ ਮਰਨ ਚੱਲਿਆ ਹੋਇਆ ਹੈ ਇਨ ਮੂਲ ਮਿਟਾਵੈ ਇਹਨਾਂ ਦਾ ਮੂਲ ਜਿਹੜਾ ਮੁੱਢ ਅਗਿਆਨ ਹੈ ਦੇਹ ਦੇ ਆਸ਼ੇ ਨੂੰ ਮਿਟਾ ਲੈਂਦੇ ਹਨ ਪਰਮ ਪ੍ਰੇਮ ਉਮਗਹਿ ਹਿਰਦੈ ਕੀਰਤਨ ਸੁਣਦਿਆਂ ਦਰਸ਼ਨ ਕਰਦਿਆਂ ਮਹਾਨ ਜਿਹੜਾ ਪ੍ਰੇਮ ਹੈ ਹਿਰਦੇ ਅੰਦਰ ਉਛਲਿਆਉਂਦਾ ਹੈ ਸਿਮਰਹਿ ਸਤਨਾਮੂ ਫਿਰ ਉਹ ਪ੍ਰੇਮ ਦੇ ਵਿੱਚ ਹੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹੈ ਮਿਥਿਆ ਲਖ ਪਰ ਪੰਚ ਕੋ ਜਿੰਨਾ ਸੰਸਾਰ ਹੈ ਉਹਨੂੰ ਸਾਰਿਆਂ ਨੂੰ ਨਾਸਵੰਤ ਜਾਣ ਕੇ ਇੱਕ ਥਲ ਬਿਸਰਾਮੂ ਇੱਕ ਜਿਹੜਾ ਸਵੈ ਸਰੂਪੀ ਥਾਂ ਉਹਦੇ ਵਿੱਚ ਟਿਕ ਜਾਂਦੇ ਹੈ ਦਿਵਸ ਚੜੇ ਇਸ ਰੀਤ ਸੋ ਇਸ ਰੀਤੀ ਨਾਲ ਜਦੋਂ ਦਿਨ ਜਾ ਚੜ ਜਾਂਦਾ ਹੈ ਕੋਈ ਆਨੰਦ ਬਿਲਾਸਾ ਭਾਰੀ ਆਨੰਦ ਬਹੁਤਾ ਆਨੰਦ ਹੁੰਦਾ ਹੈ ਤਬ ਸੰਗਤ ਸਗਰੀ ਮਿਲ ਹੈ ਦਿਨ ਚੜ੍ਹਦੇ ਨਾਲ ਤਾਂ ਫਿਰ ਸਾਰੀ ਸੰਗਤ ਮਿਲ ਜਾਂਦੀ ਇਕੱਠਿਆਂ ਹੋ ਜਾਂਦੀ ਹੋਏ ਪਰਮ ਪ੍ਰਕਾਸ਼ਾ ਭਾਰੀ ਮਹਾਨ ਪ੍ਰਕਾਸ਼ ਹੁੰਦਾ ਹੈ ਦਰਸ਼ਨ ਲਹਿ ਪੁਨੀਤ ਬਹੁ ਸੂਰਜ ਚੜ੍ਹ ਜਾਂਦਾ ਹੈ ਜਿਸ ਕਰਕੇ ਫਿਰ ਮਹਾਰਾਜ ਦੇ ਖੁੱਲੇ ਦਰਸ਼ਨ ਦੇ ਪਵਿੱਤਰ ਦਰਸ਼ਨ ਲੈਂਦੇ ਹੀ ਹੈ ਜਨ ਸ਼ਾਂਤ ਸਰੂਪਾ ਗੁਰੂ ਅਮਰਦਾਸ ਸਾਹਿਬ ਜੀ ਆਈ ਹੈ ਵੀ ਜਿਵੇਂ ਸ਼ਾਂਤ ਸਰੂਪ ਨੇ ਸ਼ਾਂਤੀ ਨੇ ਸਰੂਪ ਧਾਰਨ ਕੀਤਾ ਹੋਵੇ ਪਰਮ ਬਿਰਧ ਕਦ ਲੱਗ ਜਿਨਹ ਮਹਾਨ ਬਿਰਧ ਅਵਸਥਾ ਦੇ ਮਾਲਕ ਹਨ ਤੇ ਕਦ ਜਿਨ੍ਹਾਂ ਦਾ ਛੋਟਾ ਜਿਹਾ ਹੈ ਗੁਰ ਤ੍ਰਿਤੀ ਅਨੂਪਾ ਤੀਸਰੇ ਸਰੂਪ ਉਪਮਾ ਤੋ ਰਹਿਤ ਹਲਤ ਪਲਤ ਕਰਤੇ ਸਫਲ ਲੋਕ ਤੇ ਪ੍ਰਲੋਕ ਸਭ ਦਾ ਸਫਲ ਕਰ ਰਹੇ ਦਰਸ਼ਨ ਕੋ ਪਾਏ ਜਿਹੜੇ ਮਹਾਰਾਜ ਦੇ ਦਰਸ਼ਨਾਂ ਨੂੰ ਪਾਉਂਦੇ ਉਹਨਾਂ ਦਾ ਲੋਕ ਪ੍ਰਲੋਕ ਸਫਲ ਕਰ ਰਹੇ ਬੰਧਨ ਕਰ ਬੈਠੇ ਨਿਕਟ ਜਿਹੜੇ ਗੁਰੂ ਕੇ ਸਿੱਖ ਨਮਸਕਾਰਾਂ ਕਰਕੇ ਕੋਲ ਬੈਠਦੇ ਮਨ ਮੋਦ ਉਪਾਏ ਬੰਦੇ ਵਿੱਚ ਬੜਾ ਭਾਰੀ ਆਨੰਦ ਪੈਦਾ ਕਰਦੇ ਪਰਮੇਸ਼ਰ ਕੀ ਦਿਸ਼ ਰਿਦਾ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆਂ ਪਰਮੇਸ਼ਰ ਦੀ ਤਰਫ ਜਿਹੜਾ ਹਿਰਦਾ ਹੈ ਅਭਿਲਾਖਤ ਜੋਈ ਇੱਛਾ ਕਰਨ ਲੱਗ ਜਾਂਦਾ ਵੀ ਪਰਮੇਸ਼ਰ ਨੂੰ ਪ੍ਰਾਪਤ ਕਰੀਏ ਪਰਮੇਸ਼ਰ ਵਿੱਚ ਜੁੜ ਗਏ ਸੋ ਪ੍ਰਸੰਨ ਤਿਸ ਪਰ ਅਧਿਕ ਜਿਹੜਾ ਇਹਦਾ ਹਿਰਦਾ ਕਹਿੰਦੇ ਪਰਮੇਸ਼ਰ ਦੀ ਤਰਫ ਜ਼ਿਆਦਾ ਚਾਹੁੰਦਾ ਵੀ ਇੱਧਰ ਜੁੜਿਆ ਉਹਦੇ ਉੱਪਰ ਮਹਾਰਾਜ ਬਹੁਤਾ ਪ੍ਰਸੰਨ ਹੁੰਦੇ ਪ੍ਰਭ ਪ੍ਰਾਪਤ ਹੋਈ, ਉਹਨਾਂ ਨੂੰ ਫਿਰ ਪ੍ਰਭੂ ਦੀ ਵੀ ਪ੍ਰਾਪਤੀ ਆਪ ਜੀ ਕਰਵਾ ਦਿੰਦੇ ਹਨ। ਸੁਮਗ ਬਤਾਏ ਨਿਹਾਲ ਕਰ, ਸ੍ਰੇਸ਼ਟ ਭਾਵ ਭਗਤੀ ਦਾ ਰਸਤਾ ਕਰਕੇ ਉਹਨੂੰ ਨਿਹਾਲੋ ਨਿਹਾਲ ਕਰਦੇ, ਤਤਕਾਲ ਆਨੰਦੇ ਛੇਤੀ ਆਨੰਦ ਪ੍ਰਾਪਤ ਕਰਵਾ ਦਿੰਦੇ, ਬਖਸ਼ ਦਿੰਦੇ। ਸਿਮਰਨ ਕੀ ਲਿਵ ਉਰ ਲਗ ਹੈ, ਸਿੱਖ ਦੀ ਹਿਰਦੇ ਵਿੱਚ ਸਿਮਰਨ ਬੁੱਧੀ ਵਿੱਚ ਬਿਲੇ ਬਿਰਤੀ ਲੱਗ ਜਾਂਦੀ ਹੈ। ਤਿੰਨ ਅਹੰ ਨਿਕੰਦੇ, ਉਹਦਾ ਜਿਹੜਾ ਹਮ ਹੈ ਹੰਕਾਰ ਵੀ ਘਟ ਦਿੰਦੇ ਆਪ ਜੀ। ਜਿਉਂ ਅਰਥੀ ਪਦਾਰਥਨ, ਜਿਹੜੇ ਕੋਈ ਪਦਾਰਥਾਂ ਦੇ ਅਰਥੀ ਲੋੜਵੰਦ ਹਨ ਜਾਂ ਮੰਗਤੇ ਹਨ ਜਾਚਕ ਹਨ, ਦਰਸ਼ਨ ਕੋ ਆਵੈ, ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਕੇ ਆਉਂਦੇ ਪਦਾਰਥਾਂ ਦੀ ਚਾਹ ਨਾ ਵਾਲੇ। ਜਾਨ ਬਿਰਧ ਨਿਜ ਦੇਤ ਹੈ, ਆਪਣਾ ਕਹਿੰਦੇ ਸੁਭਾਅ ਜਾਣ ਕੇ ਪੜਨ ਜਾਣ ਕੇ ਉਹ ਵੀ ਦੇਈ ਜਾਂਦੇ ਪਦਾਰਥ। ਖਰਚਤ ਹੀ ਭਾਵੈ, ਗੁਰੂ ਕਾ ਖਜ਼ਾਨਾ ਖਰਚੇ ਚੰਗਾ ਲੱਗਦਾ ਹੈ ਆਪ ਜੀ ਨੂੰ। ਪਰਮੇਸ਼ਰ ਕੀ ਪ੍ਰੀਤ ਜੁਤ, ਪਰ ਫੇਰ ਵੀ ਜਿਹੜੇ ਕੋਈ ਪਰਮੇਸ਼ਰ ਵਾਹਿਗੁਰੂ ਪ੍ਰੀਤੀ ਦੇ ਸਹਿਤ ਅਤ ਲੱਗ ਹੈ ਪਿਆਰੋ, ਉਹ ਜਿਹੜੇ ਗੁਰੂ ਕੇ ਸਿੱਖ ਆਪ ਜੀ ਨੂੰ ਬਹੁਤੇ ਪਿਆਰੇ ਲੱਗਦੇ। ਬੋਲਹ ਕਰ ਸਨੇਹ ਤੇ, ਉਹਨਾਂ ਨਾਲ ਹੀ ਬੋਲਦੇ ਚੱਲਦੇ, ਉਹਨਾਂ ਨਾਲ ਹੀ ਬਹੁਤ ਪ੍ਰੇਮ ਪਿਆਰ ਕਰਦੇ। ਪਾਇਸ ਹਰ ਦੁਆਰੋ, ਉਹਨਾਂ ਨੂੰ ਹਰੀ ਦਾ ਦੁਆਰਾ ਵੀ ਪ੍ਰਾਪਤ ਕਰਵਾ ਦਿੰਦੇ ਹਨ। ਸੁੱਤ ਬਿਤਕੀ ਚਿਤ ਕਾਮਨਾ, ਜਿਹੜੇ ਆਪਣੇ ਚਿਤ ਵਿੱਚ ਵੀ ਮੇਰੇ ਘਰੇ ਪੁੱਤਰ ਹੋ ਜਾਏ, ਮੈਨੂੰ ਬਹੁਤੀ ਮਾਇਆ ਮਿਲ ਜਾਏ, ਇਸ ਤਰ੍ਹਾਂ ਦੀ ਕਾਮਨਾ ਕਰਦੇ ਹੈ। ਕਰ ਦਰਸ਼ਨ ਪਾਵੈ, ਉਹ ਵੀ ਦਰਸ਼ਨ ਕਰਕੇ ਪਾ ਲੈਂਦੇ ਹੈ ਕਾਮਨਾ। ਪੂਰਨ ਹੋਏ ਸੋ ਤਿਨਹੋਂ ਕੀ, ਉਹਨਾਂ ਗੁਰਸਿੱਖਾਂ ਦੀ ਵੀ ਕਾਮਨਾ ਪੂਰੀ ਹੋ ਜਾਂਦੀ ਹੈ। ਨਹਿ ਪ੍ਰੇਮ ਵਧਾਵੈ, ਉਹਨਾਂ ਨਾਲ ਮਹਾਰਾਜ ਕਾਮਨਾ ਵਾਲਿਆਂ ਦੇ ਨਾਲ ਬਹੁਤ ਪ੍ਰੇਮ ਨਹੀਂ ਵਧਾਉਂਦੇ ਹਨ। ਇਸ ਪ੍ਰਕਾਰ ਮਧਿਆਨ ਲਓ, ਇਸ ਤਰ੍ਹਾਂ ਕਹਿੰਦੇ ਦੁਪਹਿਰ ਦੇ ਸਮੇਂ ਤੱਕ ਗੁਰ ਘਰ ਦਰਬਾਰਾ, ਮਹਾਰਾਜ ਜੀ ਦਰਬਾਰ ਲਾਉਣਾ ਕਰਦੇ ਹੈ। ਲੰਗਰ ਹੋਵੇ ਤਿਆਰ ਤਬ, ਇਹਨੇ ਨੂੰ ਜਦੋਂ ਫਿਰ ਗੁਰੂ ਘਰ ਲੰਗਰ ਤਿਆਰ ਹੋ ਜਾਂਦਾ ਹੈ, ਸਭ ਹੁਣ ਆਹਾਰਾ, ਸਾਰਿਆਂ ਦੇ ਛਕਣ ਲਈ ਭੋਜਨ। ਨਿਕਟ ਆਏ ਜਬ ਲਾਂਗਰੀ, ਜਦੋਂ ਲਾਂਗਰੀ ਸਿੱਖ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਭਾਖ ਭਾਖ ਹੈ ਅਰਦਾਸਾ, ਇਸ ਤਰ੍ਹਾਂ ਬੇਨਤੀ ਕਹਿੰਦਾ ਹੈ, ਸੁਣ ਸ੍ਰੀ ਸਤਿਗੁਰ ਤਬ ਉੱਠ ਹੈ। ਬੇਨਤੀ ਸੁਣ ਕੇ ਸਤਿਗੁਰੂ ਉਸੇ ਵੇਲੇ ਉੱਠ ਖੜੋਂਦੇ ਹੈ। ਸੰਗ ਸੰਗਤ ਦਾਸਾ, ਨਾਲ ਹੀ ਮਹਾਰਾਜ ਦੇ ਸਿੱਖ ਸੰਗਤਾਂ ਉੱਠ ਖੜਦੀਆਂ ਹਨ। ਚਰਨ ਪਖਾਰ ਹੈ ਬਾਰਸੋ, ਇਸ ਤਰ੍ਹਾਂ ਪੰਗਤ ਵਿੱਚ ਬੈਠਣ ਤੋਂ ਪਹਿਲਾਂ ਕਹਿੰਦੇ ਪਾਣੀ ਦੇ ਨਾਲ ਚਰਨ ਧੋਂਦੇ ਹੈ ਸਾਰੇ। ਸੇਵਕ ਹਰ ਖਾਵੈ, ਜਿੰਨੇ ਗੁਰੂ ਕੇ ਸਿੱਖ ਸੇਵ ਮਹਾਰਾਜ ਦੇ ਚਰਨਾਂ ਨੂੰ ਧੋ ਕੇ ਖੁਸ਼ ਹੁੰਦੇ। ਸਿੱਖ ਸੰਗਤ ਸਭ ਸੰਗ ਲੈ, ਹਾਂ ਜਿੰਨੀਆਂ ਸਿੱਖ ਸੰਗਤਾਂ ਨਾ ਸਾਰਿਆਂ ਨੂੰ ਨਾਲ ਲੈ ਕੇ ਚੌਂਕੇ ਮਹਿ ਆਵੈ, ਇਸ ਤਰ੍ਹਾਂ ਜਿੱਥੇ ਗੁਰੂ ਘਰ ਲੰਗਰ ਦਾ ਸਥਾਨ ਹੈ ਸੋਹਣਾ ਲੇਪਨ ਕੀਤਾ ਉੱਥੇ ਆ ਜਾਂਦੇ ਹੈ। ਆਸ਼ਰਮ ਆਸ਼ਰਮ ਵਰਨ ਵਿਚਾਰ ਨਹਿ, ਕਿਹੜੇ ਆਸ਼ਰਮ ਦਾ ਹੈ, ਬ੍ਰਹਮਚਾਰੀ ਹੈ ਕਿ ਬਾਨਪ੍ਰਸਤੀ ਹੈ ਕਿ ਗ੍ਰਿਸਤੀ ਹੈ, ਇਸੇ ਤਰ੍ਹਾਂ ਵਰਨ ਵੀ ਕਿਹੜੀ ਜਾਤੀ ਦਾ, ਇਹ ਕੋਈ ਵਿਚਾਰ ਨਹੀਂ ਹੈ। ਇੱਕ ਪੰਗਤ ਵੈਸੇ, ਸਾਰੇ ਕਹਿੰਦੇ ਇੱਕੋ ਜਿਹੀ ਪੰਗਤ ਲਾ ਕੇ ਬਹਿੰਦੇ। ਸੁੰਦਰ ਵਿਸਦ ਮਰਾਲ ਸਭ, ਸੋਹਣਾ ਕਹਿੰਦੇ ਚਿੱਟੇ ਰੰਗ ਦਾ ਹੰਸ ਹੁੰਦਾ ਹੈ। ਇੱਕ ਸਮ ਹੋਇਆ ਜੈਸੇ, ਇੱਕ ਸਮਾਨ ਹੁੰਦੇ, ਇੱਕ ਬਰਾਬਰ ਹੁੰਦੇ ਆ, ਗੁਰੂ ਕੇ ਸਿੱਖ ਪੰਗਤ ਵਿੱਚ ਬੈਠੇ ਹੰਸਾਂ ਵਾਂਗੂ ਸਜਦੇ। ਸਿੱਖਿਆ ਮਹਿ ਸਤਿਗੁਰ ਸੁਭਤ, ਗੁਰੂ ਮਹਾਰਾਜ ਕਹਿੰਦੇ ਸਿੱਖਾਂ ਵਿੱਚ ਬੈਠੇ ਹੋਏ ਸੋਭਦੇ ਆ ਸਜਦੇ। ਬੈਠੇ ਤਿਸ ਕਾਲਾ, ਸਵੇਰੇ ਬੈਠ ਕੇ ਮਨੋ ਮਨੋ ਮੁਨਨ ਮਹਿ ਬਨ ਵਿਖੇ, ਮਨੋ ਕਹਿੰਦੇ ਜਿਹੜੇ ਮੁਨੀ ਲੋਕ ਉਹਨਾਂ ਦੇ ਜੰਗਲ ਦੇ ਮੁਨੀਆਂ ਵਿੱਚ, ਰਘਵੀਰ ਕਿਰਪਾਲਾ ਕਹਿੰਦੇ ਰਾਮ ਜੀ ਸੂਰਵੀਰ ਬੈਠੇ ਸਨ ਮੁਨੀਆਂ ਵਿੱਚ ਜੰਗਲ ਵਿੱਚ ਜਦੋਂ ਬਰੋਵਾਲ ਕੀਤੇ, ਇਸ ਤਰ੍ਹਾਂ ਮਹਾਰਾਜ ਸਭਾ ਵਿੱਚ ਲੰਗਰ ਵਿੱਚ ਬੈਠੇ ਸਜਦੇ ਲਵਨ ਲਵਨ ਬਿਨਾ ਹੋਏ ਓਗਰਾ ਆਪ ਦੀ ਦੇ ਛਕਣ ਵਾਸਤੇ ਲੂਣ ਤੋਂ ਬਗੈਰ ਹੀ ਜਿਹੜਾ ਓਗਰਾ ਦਲੀਆ ਜਾਂ ਤਿਆਰ ਹੁੰਦਾ ਖਿਚੜੀ ਜੀ ਬਣਦੀ ਹੈ। ਸਤਿਗੁਰ ਸੋ ਖਾਵੇ ਉਹ ਜਿਹੜਾ ਦਲੀਆ ਜੌਂਆਂ ਦਾ ਜਾਂ ਕਣਕ ਭੁੰਨੀ ਦਾ ਦਲੀਆ ਜਾਂ ਉਹ ਗੁਰੂ ਮਹਾਰਾਜ ਹਮੇਸ਼ਾ ਛਕਦੇ ਅਲਪ ਅਜਹ ਰਹਿ ਸ਼ੁਦਾ ਜੁਤ ਉਹ ਦਲੀਆ ਜਾ ਵੀ ਕਹਿੰਦੇ ਥੋੜਾ ਜਾ ਛਕਦੇ ਇਸ ਤਰ੍ਹਾਂ ਥੋੜੇ ਜੇ ਭੁੱਖੀ ਰੱਖਦੇ ਹਨ। ਨਹਿ ਉਧਰ ਪਰ ਭਰਾਵੇ ਵੀ ਪੇਟ ਨੀ ਬਹੁਤਾ ਭਰਦੇ ਖਾ ਪੀ ਕੇ ਅਪਰ ਸਰਬ ਹੀ ਸੰਗਤਾ ਹੋਰ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਨ ਬਹੁਤ ਸਵਾਦ ਆਹਾਰਾ ਉਹਨਾਂ ਲਈ ਬੜਾ ਸਵਾਦੀ ਭੋਜਨ ਤਿਆਰ ਹੁੰਦਾ ਹੈ। ਭਾਂਤ ਭਾਂਤ ਕੇ ਅਚਿਤ ਹੈ ਹਾਂ ਤਰ੍ਹਾਂ ਤਰ੍ਹਾਂ ਦੇ ਭੋਜਨ ਬਣੇ ਹੋਏ ਸੰਗਤਾਂ ਛਕਦੀਆਂ ਹਨ। ਸੁਖ ਲਹਿਤ ਉਦਾਰਾ ਹਾਂ ਬੜਾ ਭਾਰੀ ਸੁਖ ਲੈਂਦੀਆਂ ਆ ਮਾਰਾ ਦਲੀਆ ਛਕਦੇ ਇੱਕ ਪੰਗਤ ਅਚ ਕਰ ਉੱਠ ਹੈ ਇੱਕ ਗੁਰੂ ਕੀ ਲੰਗਰ ਦੇ ਪੰਗਤ ਜਿਹੜੀ ਭੋਜਨ ਛਕ ਕੇ ਉੱਠ ਖੜਾਉਂਦੀ ਹੈ ਭੇਦ ਨਾ ਜਹ ਦੂਵਾ ਜਿੱਥੇ ਵੀ ਇਹ ਦੂਏ ਤੂਏ ਦਾ ਕੋਈ ਫਰਕ ਨਹੀਂ ਹੈ ਆਪ ਆਪਣੇ ਥਾਨ ਮਹਿ ਆਪੋ ਆਪਣੇ ਥਾਂ ਜਿੱਥੇ ਜਗ੍ਹਾ ਲੱਭਦੀ ਹੈ ਪੁਨ ਪਹੁੰਚਣ ਹੂਆ ਫਿਰ ਪੁੱਜਣਾ ਹੋ ਜਾਂਦਾ ਹੈ ਦਿਨ ਕੇ ਚੌਥੇ ਭਾਗ ਮਹਿ ਦਿਨ ਦਾ ਜਿਹੜਾ ਚੌਥਾ ਹਿੱਸਾ ਚੌਥਾ ਪੈਰ ਹੈ ਪੁਨ ਬੈਠੇ ਸਵਾਮੀ ਗੁਰੂ ਮਹਾਰਾਜ ਸ਼ਾਮ ਨੂੰ ਆਪ ਬੈਠਦੇ ਹੈ ਇੱਕ ਪੰਡਿਤ ਕੀ ਪ੍ਰੀਤ ਲਖ ਕੋਈ ਵਿਦਵਾਨ ਸੀ ਉਹਦੇ ਮਨ ਦੀ ਪ੍ਰੀਤੀ ਜਾਣ ਕੇ ਗੁਰ ਅੰਤਰ ਜਾਮੀ ਗੁਰੂ ਮਹਾਰਾਜ ਨੇ ਅੰਤਰ ਜਾਮੀ ਹੈ ਜਾਣ ਲਿਆ ਹੈ ਜਿਨਕੇ ਮਨ ਮੈਂ ਕਾਮਨਾ ਇਸ ਵਿਦਵਾਨ ਦੇ ਮਨ ਦੇ ਵਿੱਚ ਇਹ ਕਾਮਨਾ ਸੀ ਖਾਸ ਸੀ ਮੈਂ ਕਥਾ ਸੁਣਾਵਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੈਂ ਕਥਾ ਕੋਈ ਸੁਣਾਇਆ ਕਰਾਂ ਕਰੋ ਭਲਾ ਮੈਂ ਆਪਣੋ ਮਹਾਰਾਜ ਨੂੰ ਕਥਾ ਸੁਣਾ ਕੇ ਖੁਸ਼ ਕਰਕੇ ਆਪਣਾ ਮੈਂ ਭਲਾ ਕਰ ਲਵਾਂ ਕਲਿਆਣ ਸਤਿਗੁਰੂ ਰਿਝਾਵਾਂ ਕਿਉਂਕਿ ਕਥਾ ਸੁਣ ਕੇ ਮਹਾਰਾਜ ਖੁਸ਼ ਹੋ ਜਾਣਗੇ ਤੇ ਮੇਰੀ ਕਲਿਆਣ ਹੋ ਜਾਊਗੀ ਜਿਸਕੇ ਉਰ ਕੀ ਜਾਣ ਕੈ ਉਹ ਵਿਦਵਾਨ ਦੀ ਹਿਰਦੇ ਦੀ ਜਾਣ ਕਰਕੇ ਸਤਿਗੁਰੂ ਜੀ ਗੁਰ ਕਥਾ ਕਰਾਈ ਗੁਰੂ ਮਹਾਰਾਜ ਉਹ ਤੋਂ ਹਮੇਸ਼ਾ ਕਥਾ ਕਰਵਾ ਲੈਂਦੇ ਦਵਿਜ ਕੇਸ਼ੇ ਗੋਪਾਲ ਕਹਿ ਉਹਦਾ ਕਹਿੰਦੇ ਵਿਦਵਾਨ ਦਾ ਨਾਮ ਕਹਿੰਦੇ ਕੇਸ਼ੋ ਗੋਪਾਲ ਕਿਹਾ ਜਾਂਦਾ ਸੀ ਵਿਦਿਆ ਨਿਪੁਨਾਈ ਜਿਹੜੀ ਵੇਦ ਸ਼ਾਸਤਰੀ ਵਿਦਿਆ ਦੇ ਵਿੱਚ ਬੜਾ ਨਿਪੁੰਨ ਸੀ ਬਹੁਤ ਸਿਆਣਾ ਸੀ ਪੜ੍ਹਿਆ ਲਿਖਿਆ ਸੀ ਐਵੇਂ ਚੌਥੇ ਜਾਮ ਦਿਨ ਜਦੋਂ ਕਹਿੰਦੇ ਦਿਨ ਦਾ ਚੌਥਾ ਪਹਿਰ ਆ ਜਾਂਦਾ ਹੈ ਇਤਿਹਾਸ ਪ੍ਰਕਾਸ਼ ਉਸ ਵੇਲੇ ਜਿਹੜਾ ਵਿਦਵਾਨ ਕੇਸ਼ੋ ਗੋਪਾਲ ਹੈ ਤਰ੍ਹਾਂ ਤਰ੍ਹਾਂ ਦਾ ਜਿਹੜਾ ਇਤਿਹਾਸ ਪ੍ਰਕਾਸ਼ ਦਾ ਤਰ੍ਹਾਂ ਤਰ੍ਹਾਂ ਦੀ ਕਥਾ ਸੁਣਾਉਂਦਾ ਸੁਣ ਸਤਿਗੁਰ ਬੈਠ ਕਰ ਸਤਿਗੁਰੂ ਜੀ ਬੈਠ ਕਰਕੇ ਸੁਣਦੇ ਸੰਗਤ ਇੱਕ ਪਾਸੇ ਸੰਗਤ ਬੈਠ ਕੇ ਵੀ ਸੁਣਦੀ ਹੈ ਬਹੁਰ ਰਬਾਬੀ ਆਏ ਕਰ ਕਥਾ ਤੋਂ ਬਾਅਦ ਫਿਰ ਕੀਰਤਨ ਕਰਨ ਵਾਲੇ ਆ ਜਾਂਦੇ ਗੁਰ ਸ਼ਬਦ ਸੁਣਾਵੇ ਹਾਂ ਗੁਰੂ ਕੇ ਜਿਹੜੇ ਬਾਣੀ ਦੇ ਸ਼ਬਦ ਆ ਉਹ ਸੁਣਾਉਂਦੇ ਰਾਗ ਰਾਗਨੀ ਧੁਨ ਸਹਿਤ ਦੁਨੀਆਂ ਰਾਗ ਤੇ ਰਾਗਨੀਆਂ ਬੜੀ ਸੁੰਦਰ ਆਵਾਜ਼ ਨਾਲ ਸੁਰ ਨਾਲ ਸੁੰਦਰ ਵਿਦ ਗਾਵੇ ਢੰਗ ਨਾਲ ਗਾਉਂਦੇ ਕਥਾ ਕੀਰਤਨ ਕਰਤ ਹੀ ਇਸ ਤਰ੍ਹਾਂ ਕਹਿੰਦੇ ਕਥਾ ਹੋ ਗਈ ਕੀਰਤਨ ਕਰ ਲਿਆ ਨਿਸ ਜਾਮ ਬਿਤਾਵੇ ਦਿਨ ਤੇ ਰਾਤ ਬਿਤਾਉਂਦੇ ਸਿਮਰਨ ਹੋਏ ਸਤਨਾਮ ਕੋ ਬਾਕੀ ਸਮਿਆਂ ਵਿੱਚ ਕਹਿੰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਹੁੰਦਾ ਇੱਕ ਚਿੱਤ ਲਿਵ ਲਾਵੇ ਇੱਕ ਚਿੱਤ ਹੋ ਕੇ ਬਿਰਤੀ ਲਾਉਂਦੇ ਹੈ ਸਿਮਰਨ ਵਿੱਚ ਪੁਨ ਸੁਪਤਨ ਹਿਤ ਸੇਜ ਪਰ ਉਸ ਤੋਂ ਬਾਅਦ ਕਹਿੰਦੇ ਬਰਾਜਨ ਵਾਸਤੇ ਸੇਜਾ ਉਪਰ ਸਤਿਗੁਰੂ ਬਿਰਾਜੈ ਗੁਰੂ ਮਹਾਰਾਜ ਜਾ ਬਿਰਾਜਦੇ ਜਾ ਬੈਠਦੇ ਹੈ ਇਸ ਵਿਦ ਕੋ ਵਿਵਹਾਰ ਨਿਤ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਹਮੇਸ਼ਾ ਦਾ ਜਿਹੜਾ ਕਰਤੱਵ ਹੈ ਜਿਨ ਪਿਖ ਅਗ ਭਾਜੈ ਇਸ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਹੋਇਆ ਜਿਹੜੇ ਪਾਪ ਹੈ ਉਹ ਭਜਦੇ ਹਨ ਨਾਸ ਹੁੰਦੇ ਹਨ ਅਪਰ ਨੇਮ ਐਸੋ ਕਰਿਓ ਇੱਕ ਮਹਾਰਾਜ ਨੇ ਹੋਰ ਵੀ ਇਸ ਤਰ੍ਹਾਂ ਦਾ ਨਿਯਮ ਦਾ ਧਾਰਨ ਕੀਤਾ ਹੈ। ਸ੍ਰੀ ਅਮਰ ਸੁਜਾਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੋ ਸੁਗਰ ਸੁਜਾਨ ਹਨ, ਸੇਤ ਬਸਤਰ ਤਨ ਪਰ ਧਰੈ, ਧੋਤੀ ਵਿੱਚ ਚਿੱਟੇ ਰੰਗ ਦੇ ਜਿਹੜੇ ਬਸਤਰ ਸਰੀਰ ਉੱਪਰ ਧਾਰਨ ਕਰਦੇ ਤਹਿੰਦੇ ਹਨ, ਚਿੱਟੇ ਬਸਤਰ। ਨਿਤ ਬਿਮਲ ਮਹਾਨਾ ਹੋਏ ਹਮੇਸ਼ਾ ਜਿਹੜੇ ਮੈਲ ਤੋਂ ਰਹਿਤ ਹੋਣ, ਧੋਤੇ ਸਵਾਰੇ ਹੋਣ। ਅਪਰ ਬਸਤਰ ਨਹਿ ਢਿੱਗ ਰੱਖ ਹੈ, ਹੋਰ ਕੋਈ ਬਸਤਰ ਕਹਿੰਦੇ ਵਾਧੂ ਆਪਣੇ ਕੋਲ ਨਹੀਂ ਰੱਖਦੇ। ਜਬ ਦੂਸਰ ਲਈ, ਜਦੋਂ ਦੂਸਰਾ ਬਸਤਰ ਕੋਈ ਲੈਣਾ ਹੋਵੇ ਨਵਾਂ, ਪੂਰਬ ਉੱਪਰ ਹੋਏ ਸੋ ਜਿਹੜਾ ਪਹਿਲਾਂ ਕਹਿੰਦੇ ਸਰੀਰ ਦੇ ਉੱਪਰ ਪਹਿਨਿਆ ਹੁੰਦਾ ਪਾਇਆ ਹੁੰਦਾ ਹੈ, ਕਿਸ ਰੰਕਹ ਦੇਈ, ਉਹ ਕਹਿੰਦੇ ਕਿਸੇ ਗਰੀਬ ਨੂੰ ਦੇ ਦਿੰਦੇ ਹੈ, ਦੂਸਰਾ ਫਿਰ ਨਵਾਂ ਲੈ ਲੈਂਦੇ ਹੈ। ਦੁਤੀਏ ਰਹਿਣ ਨਹਿ ਸਦਨ ਮੈਂ, ਦੂਸਰਾ ਤਾਂ ਜਿਹੜਾ ਬਸਤਰ ਹੈ ਘਰ ਦੇ ਵਿੱਚ ਹੀ ਨਹੀਂ ਰਹਿੰਦਾ ਹੈ। ਐਸੇ ਕਹਿ ਦੀਨਾ, ਇਸ ਤਰ੍ਹਾਂ ਮਹਾਰਾਜ ਨੇ ਕਹਿ ਦਿੱਤਾ ਵੀ ਕੋਈ ਬਸਤਰ ਸਾਡੇ ਪਹਿਨਣ ਵਾਸਤੇ ਘਰ ਦੇ ਵਿੱਚ ਹੋਰ ਦੂਸਰਾ ਬਹੁਤਾ ਨਹੀਂ ਰਹਿਣਾ ਚਾਹੀਦਾ। ਖੈਬੈ ਹੇਤ ਜੋ ਅੰਨ ਹੋਏ, ਬਾਕੀ ਜਿਹੜਾ ਕੋਈ ਗੁਰੂ ਕੇ ਲੰਗਰ ਵਿੱਚ ਛਕਣ ਛਕਾਉਣ ਵਾਸਤੇ ਅੰਨ ਪਾਣੀ ਹੈ। ਨਿਤ ਆਏ ਨਵੀਨਾ, ਇਹ ਕਹਿ ਦਿੱਤਾ ਵੀ ਇਹ ਨਵਾਂ ਹੀ ਆਵੇ ਰਸਤ ਪਾਣੀ। ਜਿਤਕ ਦੇਗ ਮਹਿ ਲਗਹਿ ਤਬ, ਕਹਿੰਦੇ ਜਿੰਨਾ ਕੁ ਗੁਰੂ ਕੇ ਲੰਗਰ ਵਿੱਚ ਉਹ ਲੱਗ ਜਾਵੇ ਰਸਤ ਪਾਣੀ, ਸੋ ਸਰਬ ਪਕਾਵੈ, ਉਹ ਇੱਕ ਵਾਰੀ ਲੈ ਕੇ ਸਾਰਾ ਪਕਾ ਲੈਂਦੇ ਹੈ। ਸਿੱਖ ਸੰਗਤ ਗਨ ਰੰਕ ਜੇ, ਗੁਰੂ ਕੀਆ ਸਿੱਖ ਸੰਗਤਾਂ ਸਮੂਹ ਜਿਹੜੇ ਗੁਰੂ ਜੀ ਕੰਗਾਲ ਹੈ, ਮਨ ਭਾਵਤ ਖਾਵੈ, ਮਨ ਭਾਉਂਦਾ ਲੰਗਰ ਛਕਦੇ ਹੈ। ਬਚਹਿ ਸੇਖ ਸੋ ਨਹਿ ਰਖਹਿ, ਜਿਹੜਾ ਕੋਈ ਗੁਰੂ ਕਾ ਲੰਗਰ ਵਾਧੂ ਬਚ ਜਾਂਦਾ ਉਹਨੂੰ ਕਹਿੰਦੇ ਸੰਭਾਲ ਕੇ ਨਹੀਂ ਰੱਖਦੇ। ਦੇਵੈ ਕਿਸ ਤਾਈ, ਨਾ ਤਾਂ ਗਰੀਬ ਗੁਰਵੇ ਨੂੰ ਕਿਸੇ ਦੇ ਤਾਈ ਦੇ ਦਿੰਦੇ ਹੈ। ਕਿਦੋਂ ਪੁਰੀ ਮਹਿ ਪਸ਼ੂ ਗਨ, ਜਾਂ ਗੋਇੰਦਪਾਲ ਦੇ ਵਿੱਚ ਜਿਹੜੇ ਕੋਈ ਵਾਧੂ ਜੇ ਪਸ਼ੂ ਫਿਰ ਰਹੇ, ਤਿੰਨ ਸ਼ਕਲ ਖੁਲਾਹੀ, ਉਹਨਾਂ ਨੂੰ ਕਹਿੰਦੇ ਉਹ ਜਿਹੜਾ ਲੰਗਰ ਜਾ ਬਚੇ ਆ ਖੁਆ ਪਿਲਾ ਦਿੰਦੇ। ਅਗਲੇ ਦਿਨ ਹਿਤ ਨਹਿ ਰਹਿ, ਗੱਲ ਕੀ ਅਗਲੇ ਦਿਨ ਵਾਸਤੇ ਗੁਰੂ ਕਾ ਲੰਗਰ ਨਹੀਂ ਰਹਿੰਦਾ। ਇੱਕ ਮਨ ਜੋ ਆਹਾਰਾ, ਇੱਕ ਮਨੁੱਖ ਦਾ ਵੀ ਜਿਹੜਾ ਭੋਜਨ, ਇੱਕ ਮਨੁੱਖ ਦਾ ਵੀ ਲੰਗਰ ਵਾਸਤੇ ਪ੍ਰਸ਼ਾਦ ਨਹੀਂ। ਆਏ ਵਹਿਰ ਤੇ ਦੇਗ ਹੋਏ, ਹਾਂ ਬਾਹਰੋਂ ਰਸਤ ਪਾਣੀ ਆਉਂਦੇ ਹੈ, ਉਹਦੇ ਨਾਲ ਗੁਰੂ ਕਾ ਲੰਗਰ ਤਿਆਰ ਹੁੰਦਾ। ਇਮ ਨੇਤ ਨੇਮ ਸੁਧਾਰਾ, ਗੁਰੂ ਅਮਰਦਾਸ ਸਾਹਿਬ ਜੀ ਨੇ ਪੱਕਾ ਜਿਹੜਾ ਨਿਯਮ ਸਵਾਰਿਆ ਬਣਾਇਆ ਹੈ, ਕਾਇਮ ਕੀਤਾ ਹੈ। ਅਪਰ ਵਸਤ ਗਿਣਤੀ ਕਹਾਂ, ਕਹਿੰਦੇ ਲੰਗਰ ਤੋਂ ਬਗੈਰ ਹੋਰ ਜਿਹੜੀ ਕੋਈ ਵਸਤੂ ਇਕੱਠੀ ਕਰਕੇ ਰਹੀ ਉਹ ਤਾਂ ਕਿਹੜੀ ਗਿਣਤੀ ਵਿੱਚ ਹੈ। ਜਲ ਕਲਸਨ ਮਾਹੀ, ਗੱਲ ਕੀ ਕਹਿੰਦੇ ਜਿਹੜਾ ਘੜਾ ਵਿੱਚ ਕੋਈ ਜਲ ਆਦਿਕ ਪਾ ਕੇ ਰੱਖਿਆ ਹੋਇਆ ਹੈ, ਸਭ ਗਿਰਾਏ ਛੂਛੇ ਧਰ ਹੈ। ਰਾਤ ਦੇ ਸਮੇਂ ਕਹਿੰਦੇ ਉਹ ਘੜਿਆਂ ਵਿੱਚੋਂ ਪਾਣੀ ਵੀ ਕੱਢ ਕੇ ਤੇ ਖਾਲੀ ਕਰਕੇ ਉਹਨਾਂ ਨੂੰ ਮੂਹਦੇ ਮਾਰ ਦਿੱਤੇ ਜਾਂਦਾ। ਰੱਖ ਹੈ ਕੁਛ ਨਾਹੀ, ਹਾਂ ਇਸ ਤਰ੍ਹਾਂ ਘਰ ਦੇ ਵਿੱਚ ਰਾਤ ਦੇ ਸਮੇਂ ਕੁਝ ਨਹੀਂ ਰੱਖਦੇ, ਘੜੇ ਵੀ ਮੂਹਦੇ ਮਾਰੇ ਜਾਂਦੇ। ਜਿਮ ਬਿਹੰਗ ਦਰਵੇਸ਼ ਹੋਇ, ਇਸ ਤਰ੍ਹਾਂ ਕਹਿੰਦੇ ਕੋਈ ਪੰਛੀ ਜਾਂ ਕਹਿੰਦੇ ਦਰਵੇਸ਼ ਹੁੰਦਾ, ਸੰਚਾ ਨਾ ਕਰੇ ਹੈ, ਨਾ ਪੰਛੀ ਇਕੱਠਾ ਕਰਦਾ, ਨਾ ਜਿਹੜਾ ਦਰਵੇਸ਼ ਹੈ ਰੱਬ ਦਾ ਉਹ ਕਹਿੰਦੇ ਕੁਝ ਇਕੱਠਾ ਨਹੀਂ ਕਰਦਾ ਹੁੰਦਾ। ਨਿਤ ਨਵੀਨ ਲੈ ਕਰ ਅਚ ਹੈ, ਦਰਵੇਸ਼ ਵੀ ਹਮੇਸ਼ਾ ਨਵਾਂ ਪਾਣੀ ਲੈ ਕੇ ਛਕ ਲੈਂਦਾ, ਪੰਛੀ ਵੀ ਹਮੇਸ਼ਾ ਨਵਾਂ ਚੋਗਾ ਚੁਗ ਲੈਂਦਾ। ਈਸ਼ਰ ਤਿੰਨ ਦੈ ਹੈ, ਪਰਮੇਸ਼ਰ ਦਰਵੇਸ਼ਾਂ ਨੂੰ ਪੰਛੀਆਂ ਨੂੰ ਨਵਾਂ ਚੋਗਾ ਤੇ ਦਰਵੇਸ਼ਾਂ ਨੂੰ ਅੰਨ ਪਾਣੀ ਦੇਈ ਜਾਂਦਾ ਹੈ। ਘਰ ਮਹਿ ਰਹਿ ਨਾ ਅੰਨ ਧਨ, ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਨਾ ਤਾਂ ਅੰਨ ਕੋਈ ਰਹਿੰਦਾ ਨਾ ਕੋਈ ਧਨ ਰਹਿਣ ਦਿੰਦੇ। ਨਹਿ ਨਹਿ ਬਸਤਰ ਬਧੀਕਾ, ਹੋਰ ਕੋਈ ਵਾਧੂ ਬਸਤਰ ਨਹੀਂ ਰਹਿਣ ਦਿੰਦੇ ਹਨ। ਕਰਿਓ ਨੇਮ ਸ੍ਰੀ ਸਤਿਗੁਰੂ, ਇਸ ਤਰ੍ਹਾਂ ਦਾ ਗੁਰੂ ਮਹਾਰਾਜ ਨੇ ਬਰਖਤਾਂ ਵਾਲਾ ਜਿਹੜਾ ਕੋਈ ਨਿਯਮ ਦਾ ਧਾਰਨ ਕਰ ਲਿਆ ਹੈ। ਐਸੀ ਵਿਧਨੀਕਾ, ਇਸ ਤਰ੍ਹਾਂ ਦੀ ਚੰਗੀ ਵਿਧੀ ਨਾਲ, ਐਸੇ ਚੰਗੇ ਤਰੀਕੇ ਨਾਲ, ਵਾਹਿਗੁਰੂ ਸਿੱਖ ਮੁੱਖ ਜਪ ਹੈ, ਜਿੰਨੇ ਸਿੱਖ ਰਹਿਣ ਵਾਲੇ ਆ ਮੁੱਖੋਂ ਵਾਹਿਗੁਰੂ ਵਾਹਿਗੁਰੂ ਜਪਦੇ। ਜਬ ਮਿਲਹਿ ਸੋ ਦੋਈ, ਆਪੋ ਵਿੱਚ ਕਿਤੇ ਦੋ ਸਿੱਖ ਮਿਲ ਜਾਂਦੇ ਤਦੋਂ ਉਹ ਕਹਿੰਦੇ ਹੈ ਪੈਰੀ ਪਵਣਾ ਸਤਿਗੁਰੂ, ਇਹ ਸਤਿਗੁਰੂ ਦੇ ਸਿੱਖਾਂ ਵਿੱਚ ਚਰਨੀ ਪੈਨੇ ਆ ਆਪਸ ਮਹਿ।